ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦਵੰਦ ਰਾਮਦਾਸ ਅਰਜਨ ਗੁਰੂ ਵਰ ਸ਼੍ਰੀ ਹਰਗੋਬਿੰਦ ਹਰਿ ਰਾਇ ਹਰਿ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਸਾਰ ਇਕ ਅੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋ ਵਾਹਿਗੁਰੂ ਸਾਹਿਬ ਜੀਓ ਦੋਹਰਾ ਸ੍ਰੀ ਗੁਰ ਪੱਗ ਕੇ ਤਿਕ ਪੁਸ਼ਪ ਪ੍ਰੇਮ ਕੰਟ ਜਿਹ ਸੰਗ ਮਨ ਮਲਿੰਦ ਕੋ ਵੇਦ ਕਰ ਕਹੋ ਕਥਾ ਸੋ ਉਮੰਗ ਸ੍ਰੀ ਗੁਰ ਪੱਗ ਕੇ ਤਿਕ ਪੁਸ਼ਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਪਵਿੱਤਰ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਵਿਖੇ ਦੀਵਾਨ ਸਜ ਰਿਹਾ ਹੈ। ਪ੍ਰਕਾਸ਼ ਸੇਵਾ ਤੋਂ ਉਪਰੰਤ ਕੋਈ ਸਮਾਂ ਪਾਠ ਜਾਪ ਅਤੇ ਨਾਲੀ ਕੀਰਤਨ ਹੋਇਆ ਹੈ। ਆਪ ਗੁਰਸਿੱਖ ਸੰਗਤਾਂ ਸਤਿਗੁਰੂ ਸਾਹਿਬ ਜੀ ਦੇ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਸੰਗਤ ਰੂਪ ਜੁੜ ਕੇ ਰਾਗੀ ਸਿੰਘਾਂ ਦੀ ਰਚਨਾ ਰਾਹੀਂ ਜੋ ਕੀਰਤਨ ਹੋ ਰਿਹਾ ਸੀ, ਸਰਵਣ ਕਰਕੇ ਮਹਾਨ ਲਾਹਾ ਹਾਸਲ ਕਰ ਰਹੇ ਸੀ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸ ਚੱਲ ਰਿਹਾ ਹੈ। ਕੀਰਤਨ ਤੋਂ ਬਾਅਦ ਆਪਾਂ ਇੱਕ ਘੰਟਾ ਸਵਾ ਘੰਟਾ ਇਤਿਹਾਸ ਵਿੱਚੋਂ ਪ੍ਰਸੰਗ ਸੁਣਦੇ ਹਾਂ। ਜਿਸ ਤਰ੍ਹਾਂ ਪ੍ਰਹਿਲਾਦ ਭਗਤ ਨੇ ਭਾਈ ਬਾਲਾ ਜੀ ਦੇ ਪੁੱਛਣ ਤੋਂ ਜਿਵੇਂ ਰੱਖਿਆ ਹੋਈ ਪਿਓ ਵੱਲੋਂ ਤਰ੍ਹਾਂ ਤਰ੍ਹਾਂ ਦੇ ਦੁੱਖ ਤਸੀਹੇ ਦਿੱਤੇ ਗਏ, ਉਹ ਸਾਰੀ ਵਾਰਤਾ ਨੰਬਰ ਵਾਰ ਸੁਣਾਈ ਸੀ, ਉਹ ਆਪਾਂ ਸਰਵਣ ਕਰ ਰਹੇ ਹਾਂ। ਜਿਸ ਤਰ੍ਹਾਂ ਭਾਈ ਬਾਲਾ ਜੀ ਨੂੰ ਪ੍ਰਹਿਲਾਦ ਭਗਤ ਨੇ ਦੱਸਿਆ ਵੀ ਇਸ ਤਰ੍ਹਾਂ ਜਦੋਂ ਮੈਂ ਮਾਤਾ ਦੇ ਪੇਟ ਵਿੱਚ ਹੀ ਸੀ, ਉਸੇ ਵੇਲੇ ਮੈਂ ਭਗਤੀ ਗ੍ਰਹਿਣ ਕਰਨ ਧਾਰਨ ਕੀਤੀ ਸੀ, ਤਥਾ ਰਿਸ਼ੀਆਂ ਮੁਨੀਆਂ ਦੇ ਕੋਲ ਮੈਂ ਨਾਰਦ ਮੁਨੀ ਦੇ ਰੱਖਣ ਕਰਕੇ ਰਹਿ ਰਿਹਾ ਸੀ, ਅਤੇ ਇਸ ਕਰਕੇ ਉਹ ਉਹ ਉਪਦੇਸ਼ ਮੇਰੇ ਹਿਰਦੇ ਵਿੱਚ ਵਸ ਗਿਆ, ਉਹ ਹੀ ਫਿਰ ਮੈਂ ਜਦੋਂ ਪਿਤਾ ਨੇ ਮੈਨੂੰ ਸੰਡਾ ਮੁਰਕਾ ਦੋ ਉਸਤਾਦਾਂ ਕੋਲ ਪੜ੍ਹ ਨਹੀਂ ਪਾਇਆ, ਮੈਂ ਉਹਨਾਂ ਦੀ ਪੜ੍ਹਾਈ ਤਾਂ ਪੜ੍ਹਦਾ ਨਾ, ਸਗੋਂ ਬੱਚਿਆਂ ਨੂੰ ਵੀ ਪ੍ਰੇਮ ਨਾਲ ਭਗਤੀ ਕਰਿਆ ਕਰੋ, ਮਨੁੱਖ ਜਨਮ ਹੋਣਾ ਤੁਹਾਨੂੰ ਦੁਰਲਭ ਮਿਲਿਆ ਹੈ ਅਤੇ ਇਹ ਸਫਲ ਕਰ ਲਓ। ਅਤੇ ਜਿਸ ਵੇਲੇ ਮੇਰੇ ਪਿਓ ਨੇ ਇੱਕ ਦਿਨ ਗੋਦ ਵਿੱਚ ਬਿਠਾ ਕੇ ਮੈਨੂੰ ਪੁੱਛਿਆ, ਭਾਈ ਬਾਲਾ ਜੀ ਵੀ ਨੂੰ ਵੀ ਪ੍ਰਹਿਲਾਦ ਕੀ ਪੜ੍ਹਿਆ ਪੁੱਤਰ, ਉਹ ਸੁਣਾ। ਮੈਂ ਪਿਓ ਨੂੰ ਕਹਿ ਦਿੱਤਾ ਵੀ ਸੰਸਾਰ ਦੇ ਵਿੱਚ ਮਨੁੱਖ ਜਨਮ ਬੜਾ ਦੁਰਲੱਭ ਹੈ, ਇਹਨੂੰ ਸਫਲ ਕਰਨ ਦੀ ਤੂੰ ਕੋਸ਼ਿਸ਼ ਕਰ, ਕਿਉਂਕਿ ਸੰਸਾਰ ਦੇ ਵਿੱਚ ਜਿਹੜੀਆਂ ਤਰ੍ਹਾਂ ਤਰ੍ਹਾਂ ਦੀਆਂ ਮੰਦੀਆਂ ਬਾਸ਼ਨਾ ਹੈ ਉਹਨਾਂ ਕਰਕੇ ਇਹ ਆਵਾਗੁਣ ਬਣਿਆ ਰਹਿੰਦਾ ਹੈ। ਤੂੰ ਸ਼ੋਭ ਕਰਮ ਕਰ ਅਤੇ ਇਸ ਤਰ੍ਹਾਂ ਸੰਸਾਰ ਵੱਲੋਂ ਵਿਰਾਗ ਧਾਰਨ ਕਰ ਅਤੇ ਭਗਵਾਨ ਦੀ ਉਪਾਸ਼ਨਾ ਭਗਤੀ ਕਰ। ਇਹ ਭਾਈ ਬਾਲਾ ਜੀ ਹਾਂ ਸੁਣ ਕੇ ਤਾਂ ਕਬੂਲਾ ਹੋ ਗਿਆ, ਪਿਓ ਕਹਿਣ ਲੱਗਾ ਇਹ ਕਿਹੋ ਜਿਹਾ ਤੁਸੀਂ ਇਹਨਾਂ ਨੂੰ ਪੜ੍ਹਾਇਆ ਹੈ? ਮੈਂ ਕਿਹਾ ਸੀ ਰਾਜਨੀਤੀ ਬਣਾਉਣੀ ਹੈ, ਇਹ ਹੋਰੀ ਪੜ੍ਹੀ ਫਿਰਦਾ ਸੁਣਦਾ। ਅਸੀਂ ਉਹਨਾਂ ਨੇ ਆ ਕੇ ਕਿਹਾ ਵੀ ਇਹ ਤਾਂ ਅਸੀਂ ਬਿਲਕੁਲ ਨਹੀਂ ਪੜ੍ਹਾਇਆ, ਤਾਂ ਪਹਿਲਾਂ ਹੀ ਇਹਦੇ ਅੰਦਰ ਲਿਖਿਆ ਹਾਲ ਹੈ। ਫਿਰ ਕਹਿਣ ਲੱਗਿਆ ਵੀ ਇਹਨੂੰ ਇਕੱਲੇ ਨੂੰ ਰੱਖ ਕੇ ਨਾ ਪੜ੍ਹਾਓ, ਹੋਰ ਨਾ ਬਾਹਰੋਂ ਆਉਣ ਜਾਣ ਦਿਓ। ਪਰ ਫਿਰ ਵੀ ਕਹਿੰਦੇ ਜਦੋਂ ਚਲੇ ਜਾਂਦੇ ਇੱਧਰ ਉੱਧਰ, ਮੈਂ ਬੱਚਿਆਂ ਨੂੰ ਸੱਦ ਲੈਂਦਾ ਕੋਲ ਅਤੇ ਉਹਨਾਂ ਨੂੰ ਫਿਰ ਭਗਤੀ ਵਿੱਚ ਲਾ ਦਿੰਦਾ। ਫਿਰ ਤਾਂ ਪਿਓ ਦੇਖ ਕੇ ਬਹੁਤ ਹੀ ਗੁੱਸੇ ਵਿੱਚ ਆ ਗਿਆ, ਕਹਿੰਦੇ ਵੀ ਫੜੋ ਇਹਨੂੰ ਮਾਰੋ, ਆਹ ਤਸੂਲ ਲੈ ਕੇ ਮੇਰੇ ਪੈ ਗਏ, ਕੋਈ ਤਲਵਾਰ ਲੈ ਕੇ ਪੈ ਗਿਆ। ਪਰ ਭਗਵਾਨ ਨੇ ਵੀ ਮੇਰੀ ਰੱਖਿਆ ਕੀਤੀ, ਕੋਈ ਅਸਰ ਨਹੀਂ ਹੋਇਆ। ਫਿਰ ਕਿਹਾ ਸੱਪਾਂ ਦੇ ਡੰਗ ਮਰਾਓ, ਇਹਨੂੰ ਜ਼ਹਿਰ ਨਾਲ ਮਾਰੋ, ਇਸੇ ਤਰ੍ਹਾਂ ਇਹਨੂੰ ਪਹਾੜ ਤੋਂ ਉੱਤੋਂ ਸਿੱਟੋ, ਪਾਣੀ ਵੀ ਡੁੱਬੋ, ਬੰਨ ਬੁੰਨ ਕੇ ਨੂੜ ਕੇ ਜਾਂ ਅੱਗ ਵਿੱਚ ਇਹਨੂੰ ਸਾੜ ਦਿਓ ਜਾਂ ਧਰਤੀ ਵਿੱਚ ਹੀ ਦੱਬ ਦਿਓ। ਉਹ ਸਾਰੇ ਯਤਨ ਕੀਤੇ, ਪੁੱਤਰ ਪੁੱਤਰ ਵੀ ਮਾਰੇ, ਮੇਰੀ ਰਕਸ਼ਾ ਹੋਈ। ਫਿਰ ਤਾਂ ਪਿਓ ਬਹੁਤ ਗੁੱਸੇ ਵਿੱਚ ਆ ਕਹਿਣ ਲੱਗਿਆ ਵੀ ਮੈਨੂੰ ਤਾਂ ਇਉਂ ਹੀ ਨਹੀਂਦਾ ਵੀ ਹੁਣ ਮੈਂ ਹੀ ਮਰਾਂਗਾ, ਮੇਰੀ ਮੌਤ ਨੇੜੇ ਆ ਗਈ ਹੈ, ਇਹ ਮਾਰਿਆ ਨਹੀਂ ਮਰਦਾ ਹੈ। ਇਸ ਤਰ੍ਹਾਂ ਵੀ ਇਹ ਮੇਰੇ ਨਾਲ ਤਰ੍ਹਾਂ ਤਰ੍ਹਾਂ ਦੇ ਜਿਹੜੇ ਇਹ ਦੁੱਖ ਤਸੀਹੇ ਦੇਣ ਦੀ ਉਹ ਕੋਸ਼ਿਸ਼ ਕਰਦਾ ਰਿਹਾ ਅਤੇ ਉਹ ਭਗਵਾਨ ਦੇ ਜਾਪ ਦੇ ਕਰਕੇ ਮੇਰਾ ਬਾਲ ਪੰਗਾ ਨਹੀਂ ਹੋਇਆ। ਇੱਕ ਦਿਨ ਫਿਰ ਮੈਨੂੰ ਪਿਤਾ ਨੇ ਬੁਲਾ ਕੇ ਕਿਹਾ ਵੀ ਹੁਣ ਜਿਹੜਾ ਤੂੰ ਪੜ੍ਹਿਆ ਹੈ ਆਕਾਂਤ ਵਿੱਚ ਰਹਿ ਕੇ ਇਕੱਲਾ ਹੋ ਕੇ, ਉਹ ਸਾਰਾ ਅੱਜ ਦੱਸ। ਮੈਂ ਵੀ ਭਾਈ ਬਾਲਾ ਜੀ ਫਿਰ ਕਹਿ ਦਿੱਤਾ ਵੀ ਆਹ ਜਿਹੜੀ ਦੁਨਿਆਵੀ ਪੜ੍ਹਾਈ ਹੈ ਇਹਦੇ ਵਿੱਚ ਤਾਂ ਪਿਤਾ ਤਰ੍ਹਾਂ ਤਰ੍ਹਾਂ ਦੇ ਦੁੱਖ ਕਲੇਸ਼ ਹੁੰਦੇ ਹੈ, ਰਾਗ ਦਵੇਸ਼ ਹੋ ਜਾਂਦੇ ਹੈ ਅਤੇ ਮਨ ਬੜਾ ਸੰਸਾਰ ਦੇ ਵਿੱਚ ਜਾਲਾਂ ਵਿੱਚ ਹੀ, ਸੰਸਾਰ ਦੇ ਜਿਹੜੇ ਕੰਮ ਧੰਦੇ ਵਿੱਚ ਹੀ ਰੁਚੀ ਰੱਖਦਾ, ਇਹਦੇ ਵਿੱਚ ਫਸਿਆ ਰਹਿੰਦਾ ਹੈ। ਇਸ ਕਰਕੇ ਸ੍ਰੀ ਕਰਤਾਰ ਚਰਨ ਲਿਵ ਲਾਗੀ, ਹਰੇਕ ਕਹਿੰਦੇ ਬਸ ਉਹ ਕਰਤਾਰ ਦੇ ਵਿੱਚ ਡੁੱਗੀ ਰਹਿੰਦੀ ਹੈ, ਉਹਦਾ ਮੈਂ ਪ੍ਰੇਮੀ ਹੋਇਆ, ਸਾਰ ਨੂੰ ਨਾ ਸਮਝਿਆ। ਅਤੇ ਇਸ ਤਰ੍ਹਾਂ ਹੀ ਮੈਂ ਪਿਓ ਨੂੰ ਕਿਹਾ ਵੀ ਤੂੰ ਵੀ ਇਹੀ ਕੁਛ ਕਰ। ਇਸ ਤਰ੍ਹਾਂ ਬੱਚਿਆਂ ਨੂੰ ਵੀ ਮੈਂ ਸਿਖਾਉਂਦਾ, ਇਸੇ ਪਾਸੇ ਲਾਉਂਦਾ। ਇਸ ਤਰ੍ਹਾਂ ਦਾ ਪ੍ਰਸੰਗ ਭਾਈ ਬਾਲਾ ਜੀ ਨੂੰ ਪ੍ਰਹਿਲਾਦ ਜੀ ਨੇ ਜਿਵੇਂ ਸੁਣਾਇਆ ਸੀ, ਉਹ ਕੱਲ੍ਹ ਅਤੇ ਪਰਸੋਂ ਦੇ ਦੀਵਾਨਾਂ ਵਿੱਚ ਆਪਾਂ ਸਰਵਣ ਕੀਤਾ ਸੀ। ਜਿਵੇਂ ਅਗਲਾ ਪ੍ਰਸੰਗ ਸੁਣਾਇਆ ਸੀ ਪ੍ਰਹਿਲਾਦ ਜੀ ਨੇ, ਉਹ ਅੱਗੇ ਆ ਰਿਹਾ ਅੱਜ ਹੀ ਜਿਵੇਂ ਆਉਂਦਾ ਆਪਾਂ ਮਨ ਲਾ ਕੇ ਸੁਣੀਏ ਜੀ। ਸ੍ਰੀ ਗੁਰ ਪਗ ਕੇ ਤਿਕ ਪੁਸ਼ਪ। ਇਹ ਪ੍ਰਸੰਗ ਆਰੰਭ ਕਰਨ ਤੋਂ ਪਹਿਲਾਂ ਭਾਈ ਬਾਲੇ ਵਾਲੀ ਜਨਮ ਸਾਖੀ ਦਾ ਉਲੱਥਾ ਕਾਵਿ ਰਚਨਾ ਵਿੱਚ ਕਵੀ ਸੰਤੋਖ ਸਿੰਘ ਕਵੀ ਨੇ ਕੀਤਾ ਹੈ, ਜਿਸ ਕਰਕੇ ਉਹ ਜਦੋਂ ਵੀ ਇਹ ਪ੍ਰਸੰਗ ਸ਼ੁਰੂ ਕਰਦਾ, ਲੱਥਾ ਸ਼ੁਰੂ ਕਰਦਾ, ਸਭ ਤੋਂ ਪਹਿਲਾਂ ਗੁਰੂ ਮਹਾਰਾਜ ਚਰਨਾਂ ਕਮਲਾਂ ਦੀ ਮਹਿਮਾ ਦਾ ਮੰਗਲ ਕਰਦਾ ਹੈ। ਸੋ ਇਸ ਕਰਕੇ ਕਵੀ ਸੰਤੋਖ ਸਿੰਘ ਜੀ ਕਹਿ ਰਿਹਾ, ਸ੍ਰੀ ਗੁਰ ਪਾਕੇ ਤਕ ਪੁਸ਼ਪਾਂ ਇਹ ਸਰੋਤਾ ਜਾਣੋ, ਜੋ ਸੋਭਾ ਵਾਲੇ ਗੁਰੂ ਨਾਨਕ ਸਾਹਿਬ ਹੈ ਉਹਨਾਂ ਦੇ ਜਿਹੜੇ ਚਰਨ ਹੈ ਇਹ ਤਾਂ ਇਉਂ ਹੈ ਜਿਵੇਂ ਬੜਾ ਭਾਰੀ ਸੁਗੰਧੀ ਵਾਲਾ ਕੀਰਤਕੀ ਦਾ ਫੁੱਲ ਹੁੰਦਾ ਹੈ। ਪ੍ਰੇਮ ਕੰਟ ਜਿਹ ਸੰਗ। ਆਹ ਜਿਹੜਾ ਕੀਰਤਕੀ ਦਾ ਫੁੱਲ ਹੈ ਉਹਦੇ ਉਹ ਪੱਤੀਆਂ 'ਤੇ ਨਿੱਕੇ ਨਿੱਕੇ ਜਿਹੇ ਬਰੀਕ ਜਿਹੇ ਕੰਡੇ ਜਿਹੇ ਹੁੰਦੇ ਹੈ, ਜਿਸ ਕਰਕੇ ਭੌਰਾ ਨਹੀਂ ਉਹਦੇ 'ਤੇ ਬਹਿੰਦਾ ਹੈ। ਹੋਰ ਜਿਹੜਾ ਕੋਈ ਕਬਲ ਦਾ ਫੁੱਲ ਹੈ ਉਹਦੇ 'ਤੇ ਤਾਂ ਲਟਈ ਹੋ ਜਾਂਦਾ ਹੈ, ਅਤੇ ਸੂਰਜ ਵੀ ਛਿਪ ਜਾਂਦਾ ਹੈ। ਜਦੋਂ ਸੂਰਜ ਛਿਪਣ ਨਾਲ ਕਬਲ ਫੁੱਲ ਬੰਦ ਹੋ ਜਾਂਦਾ, ਵਿੱਚ ਹੀ ਭੌਰਾ ਵਿਚਾਰਾ ਬੰਦ ਹੋ ਜਾਂਦਾ, ਤੜਕੇ ਫਿਰ ਜਿਹੜੇ ਮਾਲੀ ਹੈ ਸਾਜਰੇ ਜੇ ਆ ਕੇ ਉਹ ਸੂਰਜ ਚੜ੍ਹਨ ਤੋਂ ਪਹਿਲਾਂ ਪਹਿਲਾਂ ਕਬਲ ਦੇ ਫੁੱਲ ਜੇ ਤੋੜ ਲੈਂਦੇ ਹੈ, ਅਤੇ ਫਿਰ ਤੇਲ ਦੇ ਕੜਾਹੇ ਵਿੱਚ ਤਲ ਦਿੰਦੇ, ਵਿੱਚ ਹੀ ਇਹ ਵਿਚਾਰਾ ਤਲਿਆ ਜਾਂਦਾ, ਅਤਰ ਜਾਂ ਨਿਕਲ ਜਾਂਦਾ। ਅਤੇ ਇਹ ਜਿਹੜਾ ਕੇਤਕੀ ਦਾ ਫੁੱਲ ਇਹ ਵੀ ਬੜਾ ਸੁਗੰਧੀ ਵਾਲਾ ਹੁੰਦਾ ਹੈ, ਪਰ ਇਹਦੇ ਨਾਲ ਉਹ ਪੱਤੀਆਂ 'ਤੇ ਨਿੱਕੇ ਨਿੱਕੇ ਕੰਡੇ ਹੋਣ ਕਰਕੇ ਇੱਥੇ ਨਹੀਂ ਪੌਰਾ ਆ ਕੇ ਬਹਿੰਦਾ ਹੈ। ਕਵੀ ਜੀ ਕਹਿੰਦੇ ਹੈ, ਮਹਾਰਾਜ ਦੇ ਚਰਨਾਂ ਕਮਲਾਂ ਦਾ ਪ੍ਰੇਮ ਜਿਹੜਾ ਪ੍ਰੇਮ ਹੈ ਇਹ ਹੈ, ਕਹਿੰਦੇ ਜਿਵੇਂ ਕੇਤਕੀ ਦਾ ਫੁੱਲ ਬਹੁਤ ਸੁਗੰਧੀ ਵਾਲਾ ਹੋਵੇ, ਜਿਸਦੇ ਜਿਹੜਾ ਪ੍ਰੇਮ ਹੈ ਇਹੀ ਕਹਿੰਦੇ ਇਸ ਕੇਤਕੀ ਦੇ ਫਲ ਦੇ ਵਿੱਚ ਕੰਡੇ ਵਾਂਗ ਕੰਡੇ ਸਹਿਤ ਹੈ। ਮਨ ਮਲਿੰਦ ਕੋ ਵੇਦ ਕਰ। ਕਹਿੰਦੇ ਆਪਣਾ ਮਨ ਜਿਹੜਾ ਹੈ ਇਹਨੂੰ ਮਹਾਰਾਜ ਦੇ ਪ੍ਰੇਮ ਰੂਪ ਕੰਡੇ ਦੇ ਨਾਲ ਬਿੰਨ ਕਰਕੇ ਕਹੋ ਕਥਾ ਸੋ ਉਮੰਗ। ਪ੍ਰਹਿਲਾਦ ਭਗਤ ਦੀ ਅਗਲੀ ਕਥਾ ਹੈ, ਉਹ ਮੈਂ ਬੜੇ ਉਮੰਗ ਨਾਲ ਰਿਸ਼ਾ ਨਾਲ ਚਾਹ ਨਾਲ ਕਹਿੰਦਾ ਹਾਂ, ਤੁਸੀਂ ਸੁਣੋ ਸਰੋਤਾ ਜਨਾ। ਸ੍ਰੀ ਬਾਲਾ ਸੁੰਦਰ ਵਾਚ ਚੌਪਈ ਸੁਣ ਸ੍ਰੀ ਅੰਗਦ ਕਥਾ ਪੁਨੀਤਾ। ਭਾਈ ਬਾਲਾ ਜੀ ਗੁਰੂ ਅੰਗਦ ਸਾਹਿਬ ਜੀ ਨੂੰ ਕਹਿ ਰਹੇ ਹਨ ਕਿ ਮਹਾਰਾਜ ਜਿਹੜੀ ਪਵਿੱਤਰ ਕਥਾ ਹੈ ਵਾਹ ਸੁਣਨਾ ਕਰੋ ਜੀ। ਕਹਿਤ ਪ੍ਰਹਿਲਾਦ ਭਇਓ ਜਸ ਰੀਤਾ। ਜਿਸ ਰੀਤੀ ਦੇ ਨਾਲ ਪ੍ਰਹਿਲਾਦ ਭਗਤ ਨੇ ਮੈਨੂੰ ਇਹ ਕਥਾ ਕਹੀ ਸੀ, ਸੁਣਾਈ ਸੀ, ਉਹੀ ਕਥਾ ਮੈਂ ਤੁਹਾਨੂੰ ਸੁਣਾ ਦਿੰਦਾ ਸਤਿਗੁਰੂ ਅੰਗਦ ਸਾਹਿਬ ਮਹਾਰਾਜ ਜੀ। ਤੈਤ ਪੁੱਤਰ ਜਬ ਢਿੱਗ ਹੋਇ ਬੈਸੇ। ਭਾਈ ਪ੍ਰਹਿਲਾਦ ਜੀ ਕਹਿੰਦੇ ਹੇ ਭਾਈ ਬਾਲਾ, ਜਦੋਂ ਦੈਤਾਂ ਦੇ ਪੁੱਤਰ ਜਿਹੜੇ ਸਕੂਲ ਵਿੱਚ ਪੜ੍ਹਦੇ ਸੀ, ਜਦੋਂ ਕਹਿੰਦੇ ਮੇਰੇ ਬਹੁਤ ਨੇੜੇ ਜੇ ਹੋ ਕੇ ਉਹ ਬੈਠ ਜਾਂਦੇ ਸਨ, 300 ਬਚਨ ਸੁਭਗ ਉਪਦੇਸ਼ੇ। ਮੈਂ ਉਹਨਾਂ ਸਾਰਿਆਂ ਬੱਚਿਆਂ ਨੂੰ ਕਹਿੰਦੇ ਬਚਨ ਕਹਿ ਕੇ ਬੜਾ ਚੰਗਾ ਉਪਦੇਸ਼ ਹੀ ਦੇਣ ਲੱਗ ਪੈਂਦਾ। ਧਨ ਜੋ ਸੁਤ ਹੋ ਸੁਨੀਆ ਦੇ ਕੰਨ। ਭਾਈ ਬਾਲਾ ਮੈਂ ਉਹ ਦੈਂਤਾਂ ਦੇ ਪੁੱਤਰਾਂ ਨੂੰ ਇਉਂ ਕਹਿੰਦਾ ਵੀ ਤੁਸੀਂ ਵੀ ਕੰਨ ਦੇ ਕੇ ਧਿਆਨ ਦੇ ਕੇ ਮੇਰੇ ਬਚਨਾਂ ਨੂੰ ਸੁਣ ਲਈਏ। ਕਰਹੋ ਪ੍ਰਾਨ ਨਿਜ ਕੋ ਕਲਿਆਨਾ। ਆਓ ਬਚਨਾਂ ਨੂੰ ਮਨ ਵਿੱਚ ਵਸਾ ਕੇ ਆਪਣੇ ਪ੍ਰਾਣਾਂ ਦੀ ਕਲਿਆਣ ਕਰ ਲਓ। ਆਹ ਪ੍ਰਾਣ ਕਿਤੇ ਕਿਸੇ ਸਰੀਰ ਵਿੱਚ ਜਾਂਦੇ, ਕਿਤੇ ਕਿਸੇ ਸਰੀਰ ਵਿੱਚੋਂ ਨਿਕਲ ਕੇ ਫਿਰ ਉੱਪਰ ਨੂੰ ਜਾਂਦੇ ਲੇਖਾ ਦੇਣ। ਆਪਣਾ ਕਲਿਆਣ ਕਲਿਆਣਾ ਪ੍ਰਾਣਾਂ ਦਾ ਭਲਾ ਕਰ ਲਓ ਤੁਸੀਂ। ਇਹ ਤਨ ਦੁਰਲੱਭ ਜਨ ਭਾਈ। ਭਾਈ ਬਾਲਾ ਜੀ ਮੈਂ ਉਹਨਾਂ ਨੂੰ ਕਹਿੰਦਾ ਬੱਚਿਆਂ ਨੂੰ ਵੀ ਹੇ ਭਰਾਵੋ ਮੇਰੇ ਕਲਾਸ ਫੈਲੋ, ਇਹ ਜਿਹੜਾ ਮਨੁੱਖਾ ਸਰੀਰ ਹੈ ਬਹੁਤ ਦੁਰਲੱਭ ਹੈ, ਬਹੁਤ ਔਖੇ ਹੋਣ ਤੋਂ ਬਾਅਦ ਮਿਲਦਾ, 84 ਲੱਖ ਜੂਨ ਦੇ ਜਦੋਂ ਚੱਕਰ ਵਿੱਚ ਪੈ ਜਾਂਦਾ ਹੈ, ਫਿਰ ਬਹੁਤ ਚੱਕਰ ਪਈ, ਜਨੂ ਪੈ ਕੀਟ ਪਤੰਗਾ, ਕਈ ਜਨੂ ਗਜਮੀਨ ਕੁਰੰਗਾ, ਕਈ ਜਨ ਪੰਖੀ ਬਿਰਖ ਹੋਇਓ, ਕਈ ਜਨ ਹੈਵਰ ਬਿਰਖ ਜੋਇਓ ਵੀ ਇਹ ਚੱਕਰ ਪੈ ਜਾਂਦਾ, ਇਸ ਕਰਕੇ ਬਹੁਤ ਔਖੇ ਹੋਣ ਤੋਂ ਬਾਅਦ ਲੱਭਦਾ ਹੈ ਹੁਣ ਇਸ ਥਿਰ ਨਹਿ ਜਗਤ ਰਹਾਈ। ਫਿਰ ਜਿਹੜਾ ਸਰੀਰ ਹੈ ਨਾ, ਕਹਿੰਦੇ ਸੰਸਾਰ ਦੇ ਵੀ ਸਦਾ ਲਈ ਇਸਤ ਹੋ ਕੇ ਨਹੀਂ ਰਹਿੰਦਾ ਹੈ। ਸੇਵਾ ਸ੍ਰੀ ਪਤ ਚਰਨ ਸਰੋਜਾ। ਇਸ ਕਰਕੇ ਇਹ ਵੀ ਮੇਰੇ ਨਾਲ ਦੇ ਸਾਥੀਓ ਵਿਦਿਆਰਥੀਓ, ਜੋ ਮਾਇਆ ਦਾ ਮਾਲਕ ਹੈ ਭਗਵਾਨ, ਉਹਦੇ ਚਰਨਾਂ ਕੋਲਾਂ ਦੀ ਸੇਵਾ ਕਰੋ, ਭਗਤੀ ਕਰੋ। ਤਜ ਹੋਰ ਦੇ ਤੇ ਮਾਨ ਮਨੋਜਾ। ਆਪੋ ਆਪਣੇ ਮਨਾਂ ਵਿੱਚੋਂ ਜਿਹੜਾ ਮਾਣ ਹੰਕਾਰ ਤੇ ਕਾਮ ਵਾਸ਼ਨਾ ਹੈ, ਇਹਨੂੰ ਵੀ ਛੱਡ ਦੇਵੋ। ਇਸ ਦਿਨ ਸਿਮਰਹ ਨਾਮ ਮਹਾਨਾ। ਇਸ ਤਰ੍ਹਾਂ ਵੀ ਬੱਚਿਓ ਵਿਦਿਆਰਥੀਓ, ਦਿਨ ਹੋਵੇ ਰਾਤ ਹੋਵੇ, ਜੋ ਮਹਾਨ ਨਾਮ ਉਸਨੂੰ ਸਿਮਰੀ ਜਾਇਆ ਕਰੋ। ਸਭ ਸੁਖ ਧਾਮ ਕਰਤ ਕਲਿਆਣਾ। ਜਿਹੜਾ ਨਾਮ ਹੈ ਸਾਰੇ ਸੁਖਾਂ ਦਾ ਘਰ ਹੈ, ਅਖੀਰ ਨੂੰ ਇਹ ਕਲਿਆਣ ਕਰ ਦਿੰਦਾ, ਮੁਕਤ ਕਰ ਦਿੰਦਾ ਹੈ। ਤਜ ਹੋ ਭੋਗ ਹਿਤ ਕਰਨ ਉਪਾਈ। ਜਿਹੜੇ ਕੋਈ ਵਿਸ਼ੇ ਵਾਸ਼ਨਾ ਦੇ ਭੋਗ ਹਨ, ਇਹਨਾਂ ਵਾਸਤੇ ਜਿਹੜੇ ਉਪਰਾਲੇ ਹਿੱਲੇ ਕਰਨੇ, ਉਹ ਤੁਸੀਂ ਛੱਡ ਦੇਵੋ। ਇਹ ਸਭ ਜੋਨ ਵਿਖੇ ਕਰ ਆਈ। ਕਿਉਂਕਿ ਜਿਹੜੇ ਵਿਸ਼ੇ ਵਿਕਾਰਾਂ ਦੇ ਭੋਗ ਆਏ ਤਾਂ ਸਾਰਿਆਂ ਜੂਨਾਂ ਵਿੱਚ ਹੀ ਹੱਥ ਵਿੱਚ ਆ ਜਾਂਦੇ, ਮਿਲ ਜਾਂਦੇ ਹਨ। ਸ਼ੂਕਰ ਸਵਾਨ ਆਦਿ ਪਸ ਜੇਊ। ਆ ਭੈੜੀਆਂ ਭੈੜੇ ਸੀ, ਜਿਹੜਾ ਗੁਸੂਰ ਗੰਦਗੀ ਖਾਂਦਾ, ਕੁੱਤੇ ਹੜ ਚੂਸੀ ਜਾਂਦੇ, ਹੋਰ ਗਰੇ ਪਸ਼ੂ ਡੰਗਰ ਜਿੰਨੇ ਵੀ ਹਨ। ਕਰਮਾ ਧੀਨ ਪਾਏ ਸਭ ਤੇ, ਕਰਮਾਂ ਦੇ ਵੱਸ ਹੋਏ ਹੋਏ ਸਭ, ਕਹਿੰਦੇ ਵਿਸ਼ਿਆਂ ਵਿਕਾਰਾਂ ਦੇ ਜਿਹੜੇ ਭੋਗ ਹੈ ਉਹ ਪਾਈ ਲੈਂਦੇ। ਇੰਦਰੀ ਸੁਖ ਪਾਇਤ ਸਭ ਠੌਰਾ। ਗੱਲ ਕੀ ਬੱਚਿਓ, ਜਿਹੜੇ ਇੰਦਰੀਆਂ ਦੇ ਸੁਖ ਹੈ, ਇਹ ਤਾਂ ਸਾਰੇ ਸਰੀਰਾਂ ਰੂਪੀ ਥਾਵਾਂ ਵਿੱਚ ਪਾਈ ਲਈਦੇ ਹਨ। ਬਿਨ ਪ੍ਰਿਆਸ ਖਗ ਆਦਿ ਜੇ ਔਰਾ। ਬਿਨਾਂ ਯਤਨ ਕੀਤੇ ਤੋਂ ਆ ਪੰਛੀ ਆਦਿਕ ਹੋਰ ਜਿਹੜੇ ਹਨ, ਸਭ ਵਿਸ਼ੇ ਵਿਕਾਰਾਂ ਦੇ ਜਿਹੜੇ ਭੋਗ ਹੈ ਭੋਗੀ ਹੀ ਜਾਂਦੇ ਹਨ। ਬਿਨ ਸ਼ੰਕਾ ਤੇ ਬਾਸੁਰ ਰਾਤੀ। ਬਿਨਾਂ ਕਿਸੇ ਸ਼ੰਕਾ ਤੋਂ ਦਿਨ ਹੋਵੇ ਰਾਤ ਹੋਵੇ, ਸਭ ਦੇ ਸਾਹਮਣੇ ਹੀ। ਕਾਮ ਚੇਸ਼ਟਾ ਕਰਤ ਸੁਹਾਤੀ। ਕਹਿੰਦੇ ਜਿਹੜੀ ਕਾਮ ਵਾਲੀ ਵਾਸ਼ਨਾ ਹੈ, ਇਹ ਜਿਹੜੀ ਕਿਰਿਆ ਚੇਸ਼ਟਾ ਜੀ ਹੈ, ਉਸ ਸਿਧੇ ਸਿੱਧੀ ਸਭ ਦੇ ਸਾਹਮਣੇ ਬਿਨਾਂ ਸ਼ੰਕਾ ਤੋਂ ਕਰੀ ਕਰਾਈ ਜਾਂਦੇ, ਕੁੱਤੇ ਬਿੱਲੇ ਵੀ। ਇਹ ਤਨ ਭਜਨ ਹੇਤ ਹੈ ਦੀਨੋ। ਇਸ ਕਰਕੇ ਭਗਵਾਨ ਨੇ ਇਹ ਜਿਹੜਾ ਤੁਹਾਨੂੰ ਸਰੀਰ ਹੈ ਤਾਂ ਭਜਨ ਸਿਮਰਨ ਕਰਨ ਵਾਸਤੇ ਦਿੱਤਾ ਹੈ। ਬਾਦ ਨਖੋ ਵਾਹ ਸੁਣ ਹੋ ਪ੍ਰਵੀਨੋ। ਇਹ ਵੀ ਸਿਆਣਿਆਂ ਵਿਦਿਆਰਥੀਆਂ ਵੀ ਇਹਨੂੰ ਵਿਅਰਥ ਨਾ ਗੁਰਾਓ ਭਜਨ ਤੋਂ ਬਗੈਰ। ਜੋ ਬਿਨ ਮੰਗੇ ਤੇ ਦੁੱਖ ਆਵੇ। ਇਹ ਵਿਦਿਆਰਥੀ ਜਿਵੇਂ ਬਿਨਾਂ ਮੰਗੇ ਤੋਂ ਜਿਹੜਾ ਕੋਈ ਕਰਮਾਂ ਅਨੁਸਾਰ ਖਾਪੇ ਆ ਜਾਂਦਾ ਹੈ, ਤਾਹੀ ਯਤਨ ਬਿਨਾਂ ਸੁਖ ਪਾਵੇ। ਸਾਡੇ ਯਤਨ ਹੀਲੇ ਕਤੇ ਬਿਨਾਂ ਕਰਮਾਂ ਅਨੁਸਾਰ ਸੁਖ ਵੀ ਮਨੁੱਖ ਪਾ ਲੈਂਦਾ। ਤਾਂ ਤੇ ਭੋਗਨ ਹੇਤ ਉਪਾਉ। ਇਸ ਕਰਕੇ ਵਿਸ਼ਿਆਂ ਵਿਕਾਰਾਂ ਦੇ ਭੋਗ ਵਾਸਤੇ ਜਿਹੜੇ ਉਪਰਾਲੇ ਹੀਲੇ ਹਨ, ਕਰੀਏ ਨਹੀਂ ਕਦਾਚਿਤ ਕਾਉ। ਵਿਦਿਆਰਥੀ ਉਹ ਕਦੇ ਵੀ ਕੋਈ ਵੀ ਨਾ ਕਰੋ ਇਹੋ ਜਿਹਾ ਫੁਰਨਾ। ਜਬਲਾ ਮ੍ਰਿਤੋ ਨਾ ਹੋਏ ਸਰੀਰਾ। ਵਿਦਿਆਰਥੀ ਬੱਚਿਓ, ਜਿੰਨਾ ਚਿਰ ਸਰੀਰ ਦੀ ਕਹਿੰਦੇ ਮੌਤ ਨੀ ਨਾ ਹੁੰਦੀ ਹੈ, ਤਬ ਲਾ ਸਿਮਰਹ ਗੁਣੀ ਗਹੀਰਾ। ਉਦੋਂ ਪਹਿਲਾਂ ਪਹਿਲਾਂ ਕਹਿੰਦੇ ਜੋ ਗੁਣਾਂ ਦਾ ਗਹੀਰਾ ਸੁੰਦਰ ਪਰਮੇਸ਼ਰ, ਉਹਨੂੰ ਸਿਮਰੀ ਚੱਲੋ। ਸੁਣ ਹੋ ਆਰਬਲ ਬਿਤੇ ਜੇ ਹੋਤੇ। ਇਹ ਬੱਚੇ ਵਿਦਿਆਰਥੀਓ ਸੁਣ ਲੋ, ਜਿਸ ਤਰ੍ਹਾਂ ਕਹਿੰਦੇ ਮਨੁੱਖਾ ਸਰੀਰ ਦੀ ਉਮਰ ਬੀਤਦੀ ਹੈ, ਲੰਘਦੀ ਹੈ। ਅਰਦ ਜਾਨ ਨਿੰਦਰਾ ਬਸ ਸੋਤੇ। ਅੱਧੀ ਤਾਂ ਤੁਸੀਂ ਉਹੀ ਜਾਣ ਲਓ ਵੀ ਨਿੰਦਾ ਦੇ ਅਧੀਨ ਹੋਇਆ ਸੁੱਤਿਆ ਹੋਏ 50 ਸਾਲ ਲੰਘ ਜਾਂਦੇ ਹਨ। ਬਾਲਕ ਮੁਗਧ ਬੁੱਧ ਮਹਿ ਕੇਤੀ। ਫਿਰ ਇਸੇ ਤਰ੍ਹਾਂ ਜਦੋਂ ਬਾਲਕ ਉਮਰਾ ਹੁੰਦੀ ਹੈ, ਕਹਿੰਦੇ ਉਦੋਂ ਮੁਗਧ ਬੁੱਧੀ ਹੁੰਦੀ, ਮੂਰਖ ਬੁੱਧ ਵਾਲੀ ਬੁੱਧ ਹੁੰਦੀ ਹੈ। ਕਿੰਨਾ ਸਮਾਹੀ ਸੁਧ ਬਹੀਨ ਬੀਤਹਿ ਸਭ ਤੇਤੀ। ਭਗਵਾਨ ਦੇ ਭਜਨ ਸਿਮਰਨ ਦੀ ਖਬਰ ਸਾਰ ਤੋਂ ਬਿਨਾਂ ਹੀ ਐਵੇਂ ਲੰਘ ਜਾਂਦੀ ਹੈ, ਮੂਰਖਪਣੇ ਵਿੱਚ ਖੇਲਦਿਆਂ, ਹੱਸਦਿਆਂ, ਨੱਚਦਿਆਂ, ਟੱਪਦਿਆਂ। ਭਇਓ ਤਰਨ ਤਰਨੀ ਤਬ ਜੀਤਾ। ਫਿਰ ਜਦੋਂ ਸਰੀਰ ਕਰਕੇ ਜਵਾਨ ਹੋ ਜਾਂਦਾ, ਫਿਰ ਸ਼ਾਦੀ ਹੋ ਜਾਂਦੀ ਹੈ, ਫਿਰ ਇਹ ਪਤਨੀ ਦੇ ਅਧੀਨ ਜੇ ਹੋ ਜਾਂਦਾ ਹੈ, ਦਰਬ ਕਮਾਵਨ ਚਿੰਤਾ ਚੀਤਾ, ਫਿਰ ਬੱਚੇ ਹੋ ਜਾਂਦੇ ਆ ਵੀ ਧਨ ਕਮਾਈਏ, ਇਹ ਚਿੱਤ ਵਿੱਚ ਚਿੰਤਾ ਹੋ ਜਾਂਦੀ ਵੀ ਇਹਨਾਂ ਨੂੰ ਪੜ੍ਹਾਉਣਾ ਲਿਖਾਉਣਾ, ਇਹਨਾਂ ਨੂੰ ਕਿਸੇ ਕੰਮ ਤੇ ਲਾਉਣਾ, ਇਹਨਾਂ ਨੂੰ ਵਿਆਹ ਵਰਨਾ, ਇੱਧਰ ਪੈ ਜਾਂਦਾ ਧਨ ਕਮਾਉਣ ਵਿੱਚ। ਜਰਾ ਗ੍ਰਸਤ ਬਹਰੋ ਭਾ ਪ੍ਰਾਣੀ, ਅਖੀਰ ਤੇ ਜਿਹੜਾ ਇਹ ਪ੍ਰਾਣਾ ਧਾਰੀ ਜੀਵ ਹੈ, ਬੁੱਢਪੁਣਾ ਆ ਜਾਂਦਾ, ਉਹ ਬੁਢੇਪੇ ਵੀ ਨਾਲ ਫੜਿਆ ਜਾਂਦਾ ਹੈ। ਇੰਦਰੀ ਸਿਥਲ ਸਮਤ ਬਿਕੁਲਾਨੀ, ਜਿੰਨੇ ਕਰਮ ਇੰਦਰੇ ਗਿਆਨ ਇੰਦਰੇ ਸਭ ਢਿੱਲੇ ਜੇ ਪੈ ਜਾਂਦੇ ਹੈ, ਕਮਜ਼ੋਰ ਜੇ ਹੋ ਜਾਂਦੇ, ਹੱਥ ਕੰਬਣ ਲੱਗ ਜਾਂਦੇ, ਪੈਰ ਥਿੜਕਣ ਲੱਗ ਜਾਂਦੇ, ਜਿਹੜੀ ਸ੍ਰੇਸ਼ਟ ਮਤ ਉਹ ਵੀ ਵਿਆਕਲ ਜੀ ਹੋ ਜਾਂਦੀ, ਚੇਤਾ ਭੁੱਲਣ ਲੱਗ ਜਾਂਦਾ ਹੈ। ਗ੍ਰਹਾ ਸ਼ਕਤ ਮਹਿ ਮੋਹ ਵਿਸਾਲਾ, ਆ ਕਰਦਾ ਜਿਹੜਾ ਮੋਹ ਹੈ ਉਹਦੇ ਵੀ ਕਹਿੰਦੇ ਬਹੁਤ ਆ, ਕਹਿੰਦੇ ਸ਼ਕਤ ਕੇ ਫਿਰ ਫਸ ਜਾਂਦਾ ਇਹ, ਐਨ ਖਪਦਾ ਰਹਿੰਦਾ ਮੋਹ ਵਿੱਚ। ਪੋਖਣ ਕੁਟੰਬ ਬਿਤਾਇਓ ਕਾਲਾ, ਇਸ ਤਰ੍ਹਾਂ ਕਹਿੰਦੇ ਪਰਿਵਾਰ ਨੂੰ ਪੋਲ ਪਾਲ ਲਿਆ, ਵੱਡਾ ਕਰ ਲਿਆ, ਉਹਨੂੰ ਵਿਆਹ ਬਰ ਲਿਆ, ਇਹਦੇ ਵਿੱਚ ਹੀ ਸਮਾਂ ਲਗਾ ਦਿੰਦਾ ਏ। ਰਾਜ ਸਨੇਹ ਪਰਿਵਾਰ ਬੰਧਾਨਾ, ਆ ਜਿਹੜਾ ਪਰਿਵਾਰ ਦਾ ਮੋਹ ਹੈ ਕਹਿੰਦੇ ਇਹ ਤਾਂ ਰੱਸੀ ਵੱਤ ਹੈ, ਇਹਦੇ ਵਿੱਚ ਹੀ ਬਚ ਜਾਂਦਾ ਹੈ। ਛੁਟਨੋ ਕਠਨ ਬਿਨਾ ਗੁਰ ਗਿਆਨਾ, ਜਿੰਨਾ ਚਿਰ ਗੁਰੂ ਦਾ ਗਿਆਨ ਨਹੀਂ, ਗੁਰੂ ਪਾਸੋਂ ਗਿਆਨ ਨਹੀਂ ਮਿਲਦਾ, ਉਹਨਾਂ ਚਿਰ ਛੁਟਣਾ ਇਹ ਮੋਹ ਰੂਪੀ ਰੱਸੇ ਤੋਂ ਬਹੁਤ ਔਖਾ ਹੈ। ਪ੍ਰਭ ਕਰੁਣਾ ਤੇ ਹੋਏ ਵਿਰਾਗਾ, ਇਹ ਤਾਂ ਜਦੋਂ ਪਰਮੇਸ਼ਰ ਦੀ ਕਿਰਪਾ ਹੁੰਦੀ ਹੈ ਫਿਰ ਕਿਤੇ ਇਸ ਪਾਸੇ ਤੋਂ ਵਿਰਾਗ ਹੁੰਦਾ ਹੈ। ਮੋਹ ਕੁਟੰਬਹਿ ਕਰ ਹੈ ਤਿਆਗਾ, ਜਿਹੜਾ ਪਰਿਵਾਰ ਦਾ ਮੋਹ ਹੈ ਉਹਦਾ ਇਹ ਤਿਆਗ ਕਰ ਦਿੰਦਾ, ਉਹਨੂੰ ਛੱਡ ਦਿੰਦਾ ਹੈ। ਜਗਤ ਅਸਾਰ ਜਾਣ ਕਰ ਸਭ ਹੀ, ਸਾਰੇ ਸੰਸਾਰ ਨੂੰ ਕਹਿੰਦੇ ਅਸਤ ਜਾਣ ਕੇ ਵੀ ਇਹ ਸਦਾ ਨਹੀਂ ਰਹਿਣ ਵਾਲਾ ਹੈ। ਗੁਰ ਉਪਦੇਸ਼ ਗਹ ਦਿੜ ਤਬ ਹੀ, ਫਿਰ ਕਿਤੇ ਗੁਰੂ ਕਾ ਉਪਦੇਸ਼ ਪੱਕਿਆਂ ਤੌਰ ਤੇ ਗ੍ਰਹਿਣ ਕਰ ਲੈਂਦਾ। ਆਤਮ ਪੂਰਨ ਜਹ ਕਹਿ ਦੇਖੀ, ਬਾਕੀ ਜਿਹੜਾ ਆਤਮਾ ਉਹ ਤਾਂ ਜਿੱਥੇ ਕਿੱਥੇ ਪਰਿਪੂਰਨੀ ਦੇਖਿਆ ਜਾਂਦਾ ਹੈ। ਨਿਜ ਸਰੂਪ ਕੋ ਲਖ ਹੈ ਵਿਸੇਖੀ, ਇਸ ਤਰ੍ਹਾਂ ਕਹਿੰਦੇ ਉਹ ਜਿਹੜਾ ਆਤਮਾ ਵੀ ਮੇਰਾ ਆਪਣਾ ਆਪਾ ਹੈ, ਆਪਣਾ ਆਪੇ ਦਾ ਆਪਣਾ ਸਰੂਪ ਹੈ, ਉਹਨੂੰ ਵਿਸ਼ੇਸ਼ ਕਰਕੇ ਜਾਣ ਲੈਂਦਾ ਹੈ। ਮਨ ਕੀ ਬਿਰਤ ਟਿਕੇ ਸੁਖ ਰਾਸਾ, ਜਦੋਂ ਵੀ ਵਿਦਿਆਰਥੀ ਉਹ ਸਿਮਰਨ ਕਰਦਿਆਂ ਮਨ ਦੀ ਟਿਕ ਬਿਰਤੀ ਟਿਕ ਜਾਂਦੀ ਹੈ, ਫਿਰ ਤਾਂ ਬਹੁਤ ਹੀ ਸੁਖ ਹੁੰਦਾ ਹੈ। ਨਿਸਚਲ ਹੋਵੇ ਦ੍ਰਿੜ ਅਭਿਆਸਾ, ਫਿਰ ਜਿਹੜਾ ਅਭਿਆਸ ਹੈ ਉਹ ਵੀ ਐਨ ਪੱਕਾ ਹੈ, ਦ੍ਰਿੜ ਹੋ ਜਾਂਦਾ, ਹਮੇਸ਼ਾ ਅਭਿਆਸੀ ਬਣ ਜਾ, ਅਭਿਆਸ ਕਰੀ ਜਾਂਦਾ, ਸਿਮਰਨ ਕਰੀ ਜਾਂਦਾ ਹੈ। ਦੈਂਤ ਪੁੱਤਰ ਸੁਨ ਗਿਰਾ ਉਚਾਰੀ, ਭਾਈ ਬਾਲਾ ਦੈਂਤਾਂ ਦੇ ਜਿਹੜੇ ਬੱਚੇ ਉਹਨਾਂ ਨੇ ਸੁਣ ਕੇ ਮੈਨੂੰ ਹੀ ਉਹ ਗੱਲ ਆ ਕੀ, ਹਮ ਹੈ ਬਤਾਏ ਬਾਤ ਇਹ ਸਾਰੀ, ਪ੍ਰਹਿਲਾਦ ਨੂੰ ਸਾਰੀ ਗੱਲਬਾਤ ਸਾਨੂੰ ਇਹ ਦੱਸੀਏ ਵਿਦਿਆਰਥੀਆਂ ਨੂੰ। ਅਸ ਤੁਮ ਗਿਆਨ ਕਹਾਂ ਤੇ ਪਾਵਾ, ਜਿਹੜਾ ਬ੍ਰਹਮ ਦਾ ਗਿਆਨ ਹੈ, ਭਗਵਾਨ ਦਾ ਗਿਆਨ ਹੈ, ਤੂੰ ਕਿੱਥੋਂ ਪਾ ਲਿਆ ਹੈ। ਸਰਬ ਸਾਰ ਅਸਾਰ ਲਖਾਵਾ, ਗਿਆਨ ਦੁਆਰ ਵੀ ਸਾਰ ਕੀ ਹੈ ਤੇ ਅਸਾਰ ਕੀ ਹੈ, ਸੱਤ ਕੀ ਹੈ, ਅਸਤ ਕੀ ਹੈ, ਤੂੰ ਜਾਣ ਲਿਆ ਹੋਇਆ। ਹਮ ਤੁਮ ਪੜ੍ਹਤ ਗੁਰੂ ਇੱਕ ਪਾਹੀ, ਕਿਉਂਕਿ ਵੀ ਪ੍ਰਹਿਲਾਦ ਅਸੀਂ ਵੀ ਤੂੰ ਵੀ ਇੱਕੋ ਗੁਰੂ ਉਸਤਾਦ ਦੇ ਕੋਲ ਆਪਾਂ ਪੜ੍ਹਦੇ ਹਾਂ। ਅਪਰ ਨਿਕਟ ਗਮਨੇ ਕਬ ਨਾਹੀ, ਕਹਿੰਦੇ ਹੋਰ ਕਿਸੇ ਉਸਤਾਦ ਦੇ ਕੋਲ ਤਾਂ ਆਪਾਂ ਕਦੇ ਕਦੇ ਗਏ ਨਹੀਂ ਹੈ। ਔਰ ਨਾ ਕੋ ਆਵਾ ਇਹ ਥਾਨਾ, ਕਹਿੰਦੇ ਇਸ ਸਕੂਲ ਦੇ ਵਿੱਚ ਹੋਰ ਕੋਈ ਕਹਿੰਦੇ ਕਿਤੇ ਆਇਆ ਹੀ ਨਹੀਂ ਹੈ। ਕਬ ਹੂੰ ਨਹਿ ਸਤ ਸੰਗ ਮਿਲਾਨਾ, ਕਹਿੰਦੇ ਤੈਨੂੰ ਨਾ ਸਾਨੂੰ ਕਦੇ ਸਤਸੰਗਤ ਮਿਲਿਆ, ਸਤਸੰਗਤ ਮਿਲੀ ਔਰ ਨਾ ਆਇਓ ਤੂੰ ਨਹਿ ਗਇਓ, ਇਸ ਕਰਕੇ ਹੋਰ ਕੋਈ ਆਇਆ ਨਹੀਂ ਹੈ, ਤੂੰ ਕਿਤੇ ਗਿਆ ਨਹੀਂ ਹੈ। ਐਸੋ ਗਿਆਨ ਕਹਾਂ ਤੇ ਭਇਓ, ਇਹ ਸਾਡੇ ਨਾਲ ਦੇ ਇੱਕ ਕਲਾਸ ਫੈਲੋ ਵਿਦਿਆਰਥੀ, ਇਹੋ ਜਿਹਾ ਗਿਆਨ ਤੂੰ ਕਿੱਥੋਂ ਲੈ ਲਿਆ ਹੈ। ਇਹ ਸੰਸਾ ਉਰ ਦੇਹ ਮਿਟਾਈ, ਇਹ ਜਿਹੜਾ ਸੰਸਾ ਸਾਡੇ ਨਾਲ ਦੇ ਸਾਥੀਆਂ ਦੇ ਹਿਰਦੇ ਚ ਹੋਇਆ, ਉਹ ਤੂੰ ਬਈ ਮਿਟਾ ਦੇ। ਤਿੰਨ ਤੇ ਸੁਣ ਮੈਂ ਗਿਰਾ ਅਲਾਈ, ਭਾਈ ਬਾਲਾ ਉਹਨਾਂ ਵਿਦਿਆਰਥੀਆਂ ਤੋਂ ਸੁਣ ਕੇ ਮੈਂ ਉਹਨਾਂ ਨੂੰ ਇਸ ਤਰ੍ਹਾਂ ਫਿਰ ਕਿਹਾ, ਜਬ ਮਮ ਪਿਤ ਤਪ ਹੇਤ ਪਧਾਰਾ, ਵੀ ਬੱਚਿਓ ਲੈ ਮੈਂ ਤੁਹਾਨੂੰ ਦੱਸਦਾ ਵੀ ਕਿੱਥੋਂ ਗਿਆਨ ਮੈਨੂੰ ਮਿਲਿਆ, ਜਦੋਂ ਮੇਰਾ ਪਿਤਾ ਮੁਲਤਾਨ ਸ਼ਹਿਰ ਛੱਡ ਕੇ ਤਪ ਕਰਨ ਵਾਸਤੇ ਚਲਿਆ ਗਈ ਮਧਰਾਚਲ ਪਹਾੜ ਵੱਲ ਨੂੰ। ਮਧਰਾਚਲ ਪਰ ਹੱਠ ਵੱਡ ਧਾਰਾ, ਮਧਰਾਚਲ ਪਹਾੜ ਉੱਪਰ ਉਹਨੇ ਗਿਆ, ਬੜਾ ਹੱਠ ਧਾਰਿਆ, ਚੋਟੀ ਤੇ ਜਾ ਬੈਠਾ। ਸੁਨ ਕਰ ਸੁਰਨ ਸੁਰਨ ਸਾਮੂਹਾ, ਉਸ ਤੋਂ ਬਾਅਦ ਜਿਹੜੇ ਕਹਿੰਦੇ ਦੇਵ ਲੋਕ ਵਿੱਚ ਸਮੂਹ ਦੇਵਤੇ ਸੀ, ਜਦੋਂ ਉਹਨਾਂ ਨੇ ਸੁਣਿਆ ਵੀ ਮੁਲਤਾਨ ਦਾ ਰਾਜਾ ਹਰਨਾਖਸ਼ ਤਪ ਕਰਨ ਚਲਿਆ ਗਿਆ ਮਧਰਾਚਲ ਪਹਾੜ ਤੇ, ਸੈਨ ਬਟੋਰੀ ਕੀਨੀ ਵਿਆਹ ਜੀ, ਸੈਨ ਬਟੋਰੀ ਕੀਨੀ ਬਯੂਹਾ, ਵਿਊਹਾ ਕਹਿੰਦੇ ਵਿਊਹ ਨਾਲ ਸਮੂਹ, ਜਿੰਨੀ ਸਾਰੀ ਫੌਜ ਹੈ ਉਹ ਦੇਵਤਿਆਂ ਨੇ ਕਹਿੰਦੇ ਇਕੱਠੀਆਂ ਕਰ ਲਈ। ਹਰਖ ਪਰਸ ਪਰ ਬਚਨ ਬਖਾਨਾ, ਦੇਵਤੇ ਆਪੋ ਵਿੱਚ ਹੀ ਖੁਸ਼ ਹੋ ਕੇ ਇੱਕ ਦੂਸਰੇ ਨੂੰ ਬਚਨ ਕਹਿੰਦੇ। ਦਾਨਵ ਕੁਲ ਕੋ ਕਰ ਹੋ ਨਿਦਾਨਾ, ਵੀ ਮੌਕਾ ਮਿਲ ਗਿਆ ਦੇਵਤਾਂ ਦੀ ਕੁਲ ਦਾ, ਆਪਾਂ ਹੁਣ ਰਲ ਮਿਲ ਕੇ ਖਾਤਮਾ ਕਰ ਦਿਓ। ਬਿਨ ਪ੍ਰਿਆਸ ਦਨ ਜੇਸ਼ ਨਿਸਾਨਾ, ਆ ਕਹਿੰਦੇ ਬਿਨਾਂ ਕਿਸੇ ਯਤਨ ਤੋਂ ਆਪਾਂ ਜਿਹੜੇ ਦੈਂਤ ਇਹਨਾਂ ਨੂੰ ਨਾਸ਼ ਕਰ ਦਿਆਂਗੇ। ਜਿਮ ਪਪੀਲ ਕਾ ਇਹ ਕੀ ਹਾਨਾ, ਇਹ ਕਹਿੰਦੇ ਬਹੁਤੀਆਂ ਕੀੜੀਆਂ ਇਕੱਠੀਆਂ ਹੋ ਕੇ ਨਾ ਤੇ ਸੱਪ ਨੂੰ ਮਾਰ ਦਿੰਦੀਆਂ, ਖਾ ਜਾਂਦੀਆਂ ਹੁੰਦੀਆਂ। ਇਸ ਤਰ੍ਹਾਂ ਹੈ ਤਾਂ ਭਾਵੇਂ ਆਪਣੀਆਂ ਕੀੜੀਆਂ ਵਰਗੇ ਹੀ ਤੇ ਉਹ ਦੈਂਤ ਭਾਵੇਂ ਸੱਪਾਂ ਵਰਗੇ ਹੈ, ਪਰ ਆਪਾਂ ਬਹੁਤੇ ਇਕੱਠੇ ਹੋ ਜਾਵਾਂਗੇ, ਉਹਨਾਂ ਨੂੰ ਖਾ ਜਾਵਾਂਗੇ, ਮਾਰ ਦੇਵਾਂਗੇ। ਕਟਕ ਬਟੋਰ ਆਨ ਰਜਧਾਨੀ, ਇਸ ਤਰ੍ਹਾਂ ਕਹਿੰਦੇ ਵੀ ਬੱਚਿਓ, ਫਿਰ ਉਹ ਜਿਹੜੇ ਦੇਵਤੇ ਸੀ ਉਹਨਾਂ ਨੇ ਆਪਣਾ ਦਲ ਇਕੱਠਾ ਕਰਕੇ ਤੇ ਰਹੀ ਮੁਲਤਾਨ ਸ਼ਹਿਰ ਦੀ ਰਾਜਧਾਨੀ ਨੂੰ ਆ ਕੇ ਰਿਹਾ ਸੀ। ਮੰਡਿਓ ਜੁੱਧ ਕ੍ਰੁੱਧ ਕਰ ਮਾਨੀ, ਮਾਨੀ ਕਹਿੰਦੇ ਜਿਹੜੇ ਮਨ ਦੇ ਵਿੱਚ ਮਾਣ ਕਰਕੇ ਹੰਕਾਰ ਕਰਕੇ ਇੱਥੇ ਆ ਕੇ ਦੇਵਤਿਆਂ ਨੇ ਜੁੜ ਸ਼ੁਰੂ ਕਰ ਦਿੱਤਾ। ਦਾਨਵ ਮਿਲ ਇਕਠਾ ਤੇ ਹਕਾਲਾ, ਇੱਧਰ ਜਿੰਨੇ ਦੈਨ ਸੀ ਉਸ ਸਮੇਂ ਸਾਰੇ ਇੱਕ ਜਗ੍ਹਾ ਮਿਲ ਕੇ ਇਕੱਠਿਆ ਹੋ ਕੇ ਦਾਰੁਨ ਸੰਗਰ ਕੀਨ ਵਿਸਾਲਾ, ਦੈਤਾਂ ਨੇ ਵੀ ਬੜਾ ਕਹਿੰਦੇ ਭਿਆਨਕ ਜੰਗ ਜੁੱਟ ਕੀਤਾ ਉਹ ਦੇਵਤਿਆਂ ਨਾਲ। ਗਦਾ ਤਰਸੂਲਨ ਗਿਰ ਤਰ ਭਾਰੇ, ਹਾਂ ਕਹਿੰਦੇ ਕਿਸੇ ਨੇ ਗਲਾ ਲੈ ਲਈ, ਗੁਰਜ ਲੈ ਲਈ, ਕਿਸੇ ਨੇ ਤਰਸੂਲ ਲੈ ਲਿਆ, ਕਿਸੇ ਨੇ ਬੜੇ ਪਹਾੜ ਚੁੱਕ ਲਏ, ਕਿਸੇ ਨੇ ਭਾਰੀ ਦਰਖਤ ਜੇ ਪੁੱਟ ਲਏ। ਇੱਕ ਅਹਿਬਾਰ ਸੁਰਨ ਪਰ ਡਾਰੇ, ਇੱਕੋ ਵਾਰੀ ਕਹਿੰਦੇ ਦੇਵਤਿਆਂ ਉੱਪਰ ਦਰਖਤ ਜੇ ਟੁੱਟ ਕੇ ਸੁੱਟੇ, ਪਹਾੜ ਜੇ ਸੁੱਟੇ ਤੇ ਤਰਸੂਲ ਤੇ ਗੁਰਜਾਂ ਮਾਰੀਆਂ। ਤੇ ਬਚਾਏ ਇੰਦਰ ਕਰ ਕ੍ਰੋਧਾ, ਕਹਿੰਦੇ ਉਹ ਸਾਰੇ ਸ਼ਸਤਰਾਂ ਤੋਂ ਬਚਾ ਕਰਕੇ ਜਿਹੜਾ ਇੰਦਰ ਦੇਵਤਾ ਸੀ ਕ੍ਰੋਧ ਵਿੱਚ ਹੀ ਆ ਗਿਆ। ਲੈ ਕਰ ਸੰਗ ਸਰਬ ਨਿਜ ਜੋਧਾ, ਜਿੰਨੇ ਆਪਣੇ ਦੇਵਤੇ ਯੋਧੇ ਸੀ ਸਾਰਿਆਂ ਨੂੰ ਲੈ ਲੈ ਕੇ ਆਇਆ। ਫਿਰ ਵਜਰ ਹਤਨ ਕੀ ਦੈਂਤ ਬਿਹਾਲਾ, ਕਹਿੰਦੇ ਉਸ ਵੇਲੇ ਇੰਦਰ ਨੇ ਆਪਣਾ ਜਿਹੜਾ ਵਜਰ ਸ਼ਸਤਰ ਮਾਰਿਆ, ਸੱਤ ਧਾਤੂਆਂ ਦਾ ਜੋ ਬਣਿਆ ਹੋਇਆ ਵਜਰ ਸ਼ਸਤਰ ਹੈ, ਉਹਦੇ ਨਾਲ ਸਾਰੇ ਦੈਂਤ ਵਿਆਕਲ ਹੋ ਗਏ। ਭਾਜੇ ਔਰ ਧਰ ਤਰਾਸ ਵਿਸਾਲਾ, ਦੈਨ ਸੀ ਹਿਰਦੇ ਡਰ ਧਾਰ ਕੇ ਸਾਰੇ ਭੱਜ ਗਏ ਮੁਲਤਾਨ ਤੋਂ। ਪੁੱਤਰ ਕਲਿੱਤਰ ਨਾ ਮਿੱਤਰ ਸੰਭਾਰਾ, ਕਿਸੇ ਦੈਨ ਨੇ ਆਪਣਾ ਨਾ ਪੁੱਤ ਨਾ ਘਰ ਵਾਲੀ ਨਾ ਕੋਈ ਮਿੱਤਰ ਨੂੰ ਸੰਭਾਲਿਆ। ਪ੍ਰਾਣ ਬਚਾਵਨ ਹੇਤ ਵਿਚਾਰਾ, ਆਪਣੇ ਪ੍ਰਾਣ ਬਚਾਉਣ ਵਾਸਤੇ ਸੋਚਿਆ ਵਿਚਾਰਿਆ। ਪਾਏ ਵਿਜੈ ਕੋ ਅਧਿਕ ਪੁਰੰਦਰ, ਭਾਈ ਬਾਲਾ ਜੀ ਇਸ ਤਰ੍ਹਾਂ ਕਹਿੰਦੇ ਇੰਦਰ ਦੇਵਤੇ ਨੇ ਮੁਲਤਾਨਪੁਰੀ ਉੱਪਰ ਜਿੱਤ ਪਾ ਕੇ, ਦੈਤ ਰਾਜ ਕੇ ਆਵਾ ਅੰਦਰ, ਜਿਹੜਾ ਦੈਤ ਰਾਜਾ ਸੀ ਹਰਨਾਖਸ਼ੀ ਇਹਦੇ ਸ਼ਹਿਰ ਦੇ ਅੰਦਰ ਉਹ ਆਇਆ, ਜਿੱਥੇ ਰਾਜਧਾਨੀ ਸੀ ਮਕਾਨ ਸੀ ਉੱਥੇ ਆਇਆ। ਸਭ ਦਾਨਵ ਕੀ ਸੈਨ ਨਿਖੂਟੀ, ਸਾਰੇ ਦੰਤਾਂ ਦੀ ਜਿਹੜੀ ਫੌਜ ਹੈ ਉਹ ਤਾਂ ਮੁੱਕ ਗਈ ਸੀ, ਖਤਮ ਹੋ ਗਈ, ਭੱਜ ਗਈ ਸੀ। ਹਰਖਤ ਹੈ ਮੁਲਤਾਨ ਸੋ ਲੁੱਟੀ, ਨਰਿੰਦਰ ਦੇਵਤੇ ਨੇ ਖੁਸ਼ ਹੋ ਕੇ ਮੁਲਤਾਨ ਸ਼ਹਿਰ ਨੂੰ ਚੰਗੀ ਤਰ੍ਹਾਂ ਲੁੱਟਿਆ ਪੁੱਟਿਆ। ਮਮ ਮਾਤਾ ਕੋ ਗਹਿ ਅਸੁਰਾਰੀ, ਜਿਹੜੀ ਮੇਰੀ ਮਾਂ ਸੀ ਉਹਨੂੰ ਕਹਿੰਦੇ ਇਸ ਤਰ੍ਹਾਂ ਇੰਦਰ ਨੇ ਫਿਰ ਪਕੜ ਲਿਆ, ਗ੍ਰਿਫਤਾਰ ਕਰ ਲਿਆ। ਲੈ ਕਰ ਗਮਨੇ ਨਿਜ ਸੰਗਾਰੀ, ਇਸ ਤਰ੍ਹਾਂ ਇੰਦਰ ਦੇਵਤਾ ਜੀ ਦੇਵਤਿਆਂ ਸਹਿਤ ਮੈਨੂੰ ਤੇਰੀ ਮਾਂ ਨੂੰ ਲੈ ਕੇ ਚੱਲ ਪਏ। ਸਹਿਜ ਸੁਭਾਏ ਚੱਲੇ ਮਗ ਜਾਈ, ਜਦੋਂ ਭਾਈ ਬਾਲਾ ਜੀ ਮੇਰੀ ਮਾਂ ਨੂੰ ਲੈ ਕੇ ਸੁੱਤੇ ਸਵਾਦ ਦੇਵਤਿਆਂ ਸਹਿਤ ਇੰਦਰ ਜਾ ਰਿਹਾ ਸੀ, ਨਾਰਦ ਮੁਨ ਮਿਲਿਓ ਤਬ ਆਈ। ਉਸ ਅੱਗੋਂ ਕਹਿੰਦੇ ਨਾਰਦ ਮੁਨੀ ਆ ਮਿਲਿਆ ਇੰਦਰ ਦੇਵ ਤੈਨੂੰ ਬਿਖਕਾਰ ਰਿਖ ਔਰ ਉਪਜੀ ਦਾਇਆ। ਆ ਇਸ ਤਰ੍ਹਾਂ ਮੇਰੀ ਮਾਈ ਨੂੰ ਫੜੀ ਜਾਂਦਾ ਸੀ ਇੰਦਰ ਦੇਵਤਾ, ਕਹਿੰਦੇ ਵੇਖ ਕੇ ਨਾਰਦ ਮੁਨੀ ਦੇ ਵਿੱਚ ਦਇਆ ਪੈਦਾ ਹੋ ਗਈ। ਕਹਿਣ ਲੱਗਿਓ ਤਬ ਹੇ ਸੁਰ ਰਾਇਆ, ਉਸ ਵੇਲੇ ਕਹਿਣ ਲੱਗਿਆ ਉਹ ਦੇਵਤਿਆਂ ਦੇ ਰਾਜੇ ਇੰਦਰ ਦੇਵਤਾ, ਬਿਨ ਅਪਰਾਧ ਨਾਰ ਗਹਿਆਨੀ, ਬਿਨਾ ਕਿਸੇ ਗੁਨਾਹ ਤੋਂ ਕਿਵੇਂ ਤੂੰ ਇਸਤਰੀ ਫੜ ਲਿਆਂਦੀ ਹੋਈ? ਤਜੋ ਬੇਗ ਮਨ ਮਮ ਬਾਨੀ, ਇੰਦਰ ਦੇਵਤੇ ਮੇਰੀ ਮਨ ਬਾਣੀ ਨੂੰ ਗੱਲ ਨੂੰ ਮਨ ਨੂੰ ਛੇਤੀ ਦੇ ਕੇ ਛੱਡ ਦੇ। ਸੁਣ ਤੋ ਸਰੋਣ ਬੋਲਿਓ ਪਰ ਹੂਤਾ, ਹੇ ਭਾਈ ਬਾਲਾ ਜੀ, ਨਾਰਦ ਮੁਨੀ ਤੋਂ ਸੁਣ ਕੇ ਤੇ ਇੰਦਰ ਦੇਵਤਾ ਫਿਰ ਬੋਲਿਆ ਉਸ ਨੂੰ, ਇਸਕੇ ਗਰਭ ਬਲੀ ਹੋਇਆ ਪੂਤਾ। ਨਾਰਦ ਮੁਨੀ ਜੀ, ਇਹ ਮਾਂ ਦੇ ਪੇਟ ਦੇ ਵਿੱਚੋਂ ਬਲੀ ਪੁੱਤਰ ਪੈਦਾ ਹੋਵੇਗਾ। ਜਨਮਤ ਹੀ ਮਾਰੋ ਮੈਂ ਤਾਹੀ, ਇਸ ਕਰਕੇ ਜਦੋਂ ਵੀ ਬੱਚਾ ਪੈਦਾ ਹੋਵੇਗਾ ਜਨਮਦਿਆਂ ਸਾਰੀ ਮੈਂ ਇਹਨੂੰ ਮਾਰ ਦਿਆਂਗਾ। ਗਹਿਆਨੀ ਬਨਤਾ ਹਿਤ ਯਾਹੀ, ਇਸ ਕਰਕੇ ਨਾਰਦ ਮੁਨੀ ਜੀ, ਇਹ ਕਾਰਨ ਕਰਕੇ ਮੈਂ ਇਹ ਹਰਨਾਕਸ਼ ਦੇ ਘਰ ਵਾਲੀ ਜਿਹੜੀ ਹੈ ਨਾ ਫੜ ਕੇ ਲਿਆਂਦੀ ਹੈ। ਨਾਰਦ ਕਹਿਤ ਸੁਣੋ ਸੁਰ ਰਾਈ, ਹਾਂ ਨਾਰਦ ਮੁਨੀ ਕਹਿਣ ਲੱਗਿਆ ਵੀ ਇੰਦਰ ਦੇਵਤੇ ਤੂੰ ਸੁਣ ਲੈ ਮੇਰੀ ਗੱਲ, ਤਿਸ ਕੋ ਪੁੱਤਰ ਨਾ ਮਾਰਿਓ ਜਾਈ। ਹਰਨਾਕਸ਼ ਦਾ ਪੁੱਤਰ ਹੈ, ਇਹਨੂੰ ਮਾਰਨਾ ਚਾਹੁੰਦਾ, ਕਹਿੰਦੇ ਉਹਨੇ ਤੇਥੋਂ ਤੁਹਾਥੋਂ ਮਾਰਿਆ ਜਾਣਾ। ਹੋਏ ਹਰ ਭਗਤ ਸੋ ਆਤਮ ਗਿਆਨੀ, ਕਿਉਂ ਤਾਂ ਹਰੀ ਦਾ ਭਗਤ ਹੋਊ ਪੁੱਤਰ ਤੇ ਉਹਨੂੰ ਆਤਮਾ ਦਾ ਗਿਆਨ ਹੋਵੇਗਾ। ਅਸਕੋ ਕਰੈ ਤਾਸ ਕੀ ਹਾਨੀ, ਆਤਮਾ ਗਿਆਨੀ ਪੁੱਤਰ ਦਾ ਐਸਾ ਕੌਣ ਆ ਵੀ ਜਿਹੜਾ ਉਹਨੂੰ ਨਾਸ ਕਰੇ ਉਹਨੂੰ ਮਾਰ ਸਕੇ। ਤੁਮਰੇ ਸਹਿਤ ਅਪਰ ਜੋ ਦੇਵਾ, ਨਾਰਦ ਮੁਨੀ ਨੇ ਉਹ ਕਿਹਾ ਇੰਦਰ ਦੇਵਤੇ ਨੂੰ ਵੀ ਤੇਰੇ ਸਮੇਰ ਜਿੰਨੇ 33 ਕਰੋੜ ਸਾਰੇ ਦੇਵਤੇ ਹੈ, ਹਨ ਨਾ ਸਕੈ ਤਤ ਪਰ ਹਰ ਸੇਵਾ, ਕੇ ਜਿਹੜਾ ਇਹਦੇ ਪੇਟ ਤੋਂ ਪੁੱਤਰ ਪੈਦਾ ਹੋਣਾ ਹਰੀ ਦੀ ਭਗਵਾਨ ਦੀ ਸੇਵਾ ਹੈ ਤਤਪਰ ਹੋਣਾ, ਦਿਨੇ ਰਾਜ ਸਿਮਰ ਕਰਨ ਵਾਲਾ ਕੋਈ ਨੀ ਉਹਨੂੰ ਮਾਰ ਸਕੇਗਾ। ਮਾਨ ਪੁਰੰਦਰ ਭੈ ਉਰ ਮਾਹੀ, ਭਾਈ ਬਾਲਾ ਜੀ ਕਹਿ ਇਸ ਤਰ੍ਹਾਂ ਕਹਿੰਦੇ ਨਾਰਦ ਤੋਂ ਸੁਣ ਕੇ ਇੰਦਰ ਦੇਵਤੇ ਨੇ ਆਪਣੇ ਹਿਰਦੇ ਵਿੱਚ ਬੜਾ ਭੈ ਡਰ ਮੰਨਿਆ। ਰਿਖ ਕੇ ਕਹੇ ਛਾਡ ਦੀਏ ਤਾਹੀ, ਨਾਰਦ ਮੁਰੀ ਦੀ ਰਹਿਣ ਕਰਕੇ ਮੇਰੀ ਮਾਤਾ ਨੂੰ ਕਹਿੰਦੇ ਹਿਰਦੇਵਤੇ ਨੇ ਛੱਡ ਦਿੱਤਾ। ਭਗਤ ਨਾਮ ਸੁਣ ਬੰਧਨ ਕੀਨੀ, ਇਹ ਮਾਂ ਦੇ ਪੇਟ ਤੋਂ ਭਗਤ ਪੈਦਾ ਹੋਊਗਾ, ਉਹ ਸੁਣ ਕੇ ਮੇਰੀ ਮਾਂ ਨੂੰ ਤਾਂ ਮੱਥਾ ਟੇਕਿਆ ਇੰਦਰ ਦੇਵਤੇ। ਚੌਂਦਿਸ਼ ਤੀਨ ਪ੍ਰਦਰਸ਼ਨ ਦੀਨੀ, ਮੱਥਾ ਟੇਕ ਕੇ ਮੇਰੀ ਮਾਂ ਦੇ 4 ਸ਼ਿਫਰੇ 3 ਪਰਕਰਮਾ ਵੀ ਕੀਤੀਆਂ ਉਸਨੇ। ਤੇਹ ਛਿਨ ਕਰਨਾ ਕਰ ਮੁਨ ਰਾਇਆ, ਉਸ ਸਮੇਂ ਜਦੋਂ ਮਾਂ ਨੂੰ ਛੱਡ ਕੇ ਚਲਿਆ ਗਿਆ ਜਿਹੜਾ ਨਾਰਦ ਮੁਨੀ ਸੀ ਉਹਨੇ ਕਿਰਪਾ ਕਰਕੇ ਕਹਿ ਹਿਤ ਸੋ ਨਿਜ ਆਸ਼ਰਮ ਲਿਆਇਆ, ਪ੍ਰੇਮ ਦੇ ਬਚਨ ਕਹਿ ਕੇ ਮੈਨੂੰ ਜਿੱਥੇ ਰਿਸ਼ੀਆਂ ਮੁਨੀਆਂ ਦਾ ਅਸਥਾਨ ਸੀ ਉੱਥੇ ਲੈ ਆਏ। ਹੇ ਪੁੱਤਰੀ ਰਹੀਏ ਇਸ ਥਾਨਾ, ਮੇਰੀ ਮਾਂ ਨੂੰ ਨਾਰਦ ਮੁਨੀ ਨੇ ਕਿਹਾ ਹੇ ਪੁੱਤਰੀ ਇਹ ਮੁਨੀਆਂ ਦਾ ਅਸਥਾਨ, ਇੱਥੇ ਤੂੰ ਰਹਿ ਪਈਏ, ਜਬ ਲਗ ਤਬ ਪਤ ਨਹੀਂ ਮਿਲਾਨਾ, ਜਿੰਨਾ ਚਿਰ ਤੇਰਾ ਪਤੀ ਤਪ ਕਰਕੇ ਇੱਥੇ ਮੁਲਤਾਨ ਵਿੱਚ ਆ ਕੇ ਤੈਨੂੰ ਨੀ ਨਾ ਮਿਲਦਾ ਓਨਾ ਚਿਰ ਤੂੰ ਇੱਥੇ ਰੁਕੀ ਜਾ। ਤਬ ਲਗ ਸਭ ਤੇ ਨਿਰਭੈ ਪਾਈ, ਓਨਾ ਚਿਰ ਤੱਕ ਸਾਰਿਆਂ ਤੋਂ ਕਹਿੰਦੇ ਨਿਰਭੈਤਾ ਪ੍ਰਾਪਤ ਕਰਕੇ ਰਹੋ ਰਖੀਕ ਢਿੱਗ ਚਿੰਤ ਬਿਹਾਈ, ਇਸ ਤਰ੍ਹਾਂ ਕਹਿੰਦੇ ਰਿਖੀਆਂ ਦੇ ਕੋਲ ਤੂੰ ਰਹੇਗਾ ਬਿਨਾ ਚਿੰਤਾ ਤੋਂ ਚਿੰਤਾ ਦੂਰ ਕਰਕੇ, ਸੁਣ ਕਰ ਸਭ ਦੁੱਖ ਚਿੰਤਾ ਭਾਗੀ, ਇਸ ਤਰ੍ਹਾਂ ਕਹਿੰਦੇ ਸੁਣ ਕੇ ਮੇਰੀ ਮਾਂ ਦਾ ਜਿਹੜਾ ਸਾਰਾ ਦੁੱਖ ਤੇ ਚਿੰਤਾ ਉਹ ਦੌੜ ਗਈ। ਹਿਤ ਧਾਰ ਰਿਖਨ ਸੇਵਕੋ ਲਾਗੀ, ਇਸ ਤਰ੍ਹਾਂ ਭਾਈ ਬਾਲਾ ਜੀ ਪ੍ਰੇਮ ਧਾਰ ਕੇ ਮੇਰੀ ਮਾਂ ਰਿਖੀਆਂ ਦੀ ਸੇਵਾ ਕਰਨ ਲੱਗੀ। ਇਸ ਪ੍ਰਕਾਰ ਬੀਤਿਓ ਕਿਤ ਕਾਲਾ, ਇਸ ਤਰ੍ਹਾਂ ਜਦੋਂ ਮਾਂ ਨੂੰ ਕਹਿੰਦੇ ਰਿਖੀਆਂ ਮੁਨੀਆਂ ਕੋਲ ਰਹਿੰਦਿਆਂ ਹੋਇਆਂ ਕੋਈ ਸਮਾਂ ਬੀਤਿਆ, ਮੁਝ ਉਪਦੇਸ਼ਿਓ ਗਿਆਨ ਵਿਸਾਲਾ, ਮੈਂ ਕਹਿੰਦੇ ਪੈਦਾ ਹੋ ਗਿਆ ਫਿਰ ਮੈਨੂੰ ਕਹਿੰਦੇ ਬੜਾ ਭਾਰੀ ਗਿਆਨ ਦਾ ਉਪਦੇਸ਼ ਦਿੱਤਾ ਉਹਨਾਂ ਰਿਸ਼ੀਆਂ ਨੇ। ਹੀ ਨ ਸੁਧ ਮਾਤਾ ਕੋ ਜਬ ਹੀ ਕੇ ਮਾਤਾ ਨੂੰ ਜਦੋਂ ਕਹਿੰਦੇ ਮੈਂ ਪੈਦਾ ਹੋਇਆ ਸੀ ਉਹ ਖਬਰ ਨਹੀਂ ਰਹੀ ਉਹ ਤਾਂ ਕੰਮ ਕਾਰ ਲੱਗ ਜਾਂਦੀ ਮੈਂ ਰਿਖੀਆਂ ਮੁਨੀਆਂ ਸੂਲ ਕੋਠ ਕੇ ਗਿਆਨ ਦੇ ਬਚਨ ਸੁਣਦਾ ਰਹਿੰਦਾ ਹਿਰਦੇ ਭਗਤ ਧਾਰੀ ਮੈਂ ਤਪ ਕੀ ਮੈਂ ਤਾਂ ਤਦੋਂ ਵੀ ਜਦੋਂ ਮਾਂ ਨੂੰ ਨੀ ਪਤਾ ਨਾ ਉਦੋਂ ਦੀ ਪ੍ਰੇਮਾ ਭਗਤੀ ਰਿਜੇ ਧਾਰੀ ਹੋਈ ਸੋ ਅਬ ਤੁਮ ਸੋ ਕਹਿਤ ਸੁਣਾਈ ਜਿਹੜੇ ਰਿਖੀਆਂ ਮੁਨੀਆਂ ਨੂੰ ਪ੍ਰੇਮਾ ਭਗਤੀ ਦੇ ਮੈਂ ਬਚਨ ਸੁਣੇ ਸੀ ਨਾ ਉਹ ਤੁਹਾਨੂੰ ਹੁਣ ਮੈਂ ਸੁਣਾ ਰਿਹਾ ਕਰ ਹੋ ਸਦੀਵ ਬਿਕਾਰ ਬਿਹਾਈ ਇਸ ਕਰਕੇ ਕਹਿ ਰਿਹਾ ਵੀ ਹਮੇਸ਼ਾ ਜਿਹੜੇ ਵਿਕਾਰ ਇਹਨਾਂ ਨੂੰ ਪਰੇ ਕਰ ਦਿਓ ਛੱਡ ਦਿਓ ਖੱਟ ਬਿਕਾਰ ਆਤਮ ਮਹਿ ਨਾਹੀ ਜਿਹੜਾ ਤੁਹਾਡਾ ਆਤਮਾ ਉਹਦੇ ਵਿੱਚ ਛੇ ਤਰ੍ਹਾਂ ਦੇ ਵਿਕਾਰ ਹੈ ਨਹੀਂ ਲਖੀਏ ਸਰਬ ਸਰੀਰਨ ਮਾਹੀ ਉਸ ਜਿਹੜਾ ਸਰੀਰ ਹੈ ਸਾਰਿਆਂ ਦੇ ਵਿੱਚ ਹੀ ਆਤਮਾ ਕਹਿੰਦੇ ਜਾਣ ਲਈਏ ਜਨਮ ਆਸਤ ਆਰ ਬ੍ਰਿਧ ਪ੍ਰਣਾਮਾ ਬਾਕੀ ਜਿਹੜਾ ਸਰੀਰ ਹੈ ਕਹਿੰਦੇ ਨੌ ਮਹੀਨਿਆਂ ਤੋਂ ਬਾਅਦ ਮਾਤਾ ਦੇ ਪੇਟ ਵਿੱਚੋਂ ਕਹਿੰਦੇ ਜਨਮ ਲੈਂਦਾ ਹੈ ਇਸ ਤਰ੍ਹਾਂ ਇਹ ਬਦਲਾ ਆ ਜਾਂਦਾ ਵਿਕਾਰ ਆ ਜਾਂਦਾ ਹੈ ਫਿਰ ਇਸ ਤਰ੍ਹਾਂ ਬਾਲਕ ਉਮਰ ਸਾਹਿਬ ਵਿੱਚ ਇਸਤਤ ਹੋ ਜਾਂਦਾ ਇਹ ਦੂਜਾ ਬਦਲਾਅ ਆ ਜਾਂਦਾ ਪਹਿਲਾਂ ਨੌ ਮਹੀਨੇ ਤੋਂ ਜਦੋਂ ਜਨਮ ਲੈਂਦਾ ਬਾਹਰ ਆਉਂਦਾ ਇਹ ਪਹਿਲਾ ਬਦਲਾਅ ਫਿਰ ਬਾਲਕ ਉਮਰਾਂ ਵਿੱਚ ਇਸਤਤ ਹੋ ਜਾਂਦਾ ਦੂਜਾ ਇਹ ਬਦਲਾਅ ਹੋ ਜਾਂਦਾ ਹੈ ਅਤੇ ਫਿਰ ਇਸੇ ਤਰ੍ਹਾਂ ਇਹ ਵੱਧਦਾ ਹੈ ਯਾਨੀ ਬਾਲਕਪੁਣੇ ਤੋਂ ਅੱਗੇ ਕਿਸ਼ੋਰ ਅਵਸਥਾ ਵੱਲ ਨੂੰ ਜਵਾਨੀ ਵੱਲ ਨੂੰ ਜਾਂਦਾ ਜਿਉਂ ਵੱਧਦਾ ਹੈ ਸਰੀਰ ਫਿਰ ਇਸੇ ਤਰ੍ਹਾਂ ਬਦਲਦਾ ਵੀ ਰਹਿੰਦਾ ਹੈ ਪਹਿਲਾਂ ਛੋਟਾ ਜਿਹਾ ਹੁੰਦਾ ਫਿਰ ਵੱਧ ਕੇ ਉਹ ਸਰੀਰ ਕੰਮ ਕਰਨਾ ਸ਼ੁਰੂ ਕਰ ਦਿੰਦਾ ਨੱਚਣ ਟੱਪਣ ਲੱਗ ਪੈਂਦਾ ਹੈ ਇਸੇ ਤਰ੍ਹਾਂ ਦੌੜਾ ਆ ਜਾਂਦਾ ਸਿਰ ਦੇ ਕੇਸ ਰੋਮ ਵੱਧ ਜਾਂਦੇ ਹੈ ਉਹ ਕਹਿੰਦੇ ਬਦਲਦਾ ਰਹਿੰਦਾ ਸ਼੍ਰੀ ਇਹ ਖੀਣ ਹੋਣ ਮਰਨੋ ਦੁੱਖ ਧਾਮਾ ਫਿਰ ਜਦੋਂ ਬੁੱਢਾ ਜਿਹਾ ਹੋ ਜਾਂਦਾ ਫਿਰ ਸਰੀਰ ਬੜਾ ਕ੍ਰਿਸ਼ ਜਿਹਾ ਕਮਜ਼ੋਰ ਜਿਹਾ ਹੋ ਜਾਂਦਾ ਰਿਕਟਾਲੇ ਜੇ ਖਾਣ ਲੱਗ ਜਾਂਦਾ ਜਵਾਨ ਵੀ ਥੜਕਣ ਲੱਗ ਜਾਂਦੀ ਇਸ ਤਰ੍ਹਾਂ ਕਹਿੰਦੇ ਅਖੀਰੀ ਫਿਰ ਛੇ ਮਾਹ ਬਦਲਾ ਹੈ ਮਰਨਾ ਇਸ ਤਰ੍ਹਾਂ ਮਰ ਜਾਂਦਾ ਹੈ ਦੁੱਖਾਂ ਦਾ ਘਰ ਹੈ ਸਰੀਰ ਆਤਮ ਇਨ ਤੇ ਰਹੀ ਨਿਆਰੋ ਇਹ ਜਿਹੜੇ ਛੇ ਵਿਕਾਰ ਸਰੀਰ ਵਿੱਚ ਹੈ ਨਾ ਅੰਦਰਲਾ ਜਿਹੜਾ ਆਤਮ ਹੈ ਕਹਿੰਦੇ ਸਾਰਿਆਂ ਦਾ ਵੱਖਰਾ ਹੈ ਇਹਦੇ ਵਿੱਚ ਇਹ ਛੇ ਵਿਕਾਰ ਨਹੀਂ ਹੈ ਇਹ ਨਹੀਂ ਜਨਮਦਾ ਹੈ ਇਹ ਨਹੀਂ ਇਹ ਬਾਲਕਪੁਣੇ ਵਿੱਚ ਹੁੰਦਾ ਇਹ ਨਹੀਂ ਬੁੱਢਾ ਹੁੰਦਾ ਇਹ ਨਹੀਂ ਬਦਲਦਾ ਹੈ ਇਹ ਕਮਜ਼ੋਰ ਨਹੀਂ ਹੁੰਦਾ ਇਹ ਮਰਦਾ ਨਹੀਂ ਆਤਮਾ ਉਂਝ ਜਿਹੜੇ ਛੇ ਵਿਕਾਰ ਹੈ ਉਹ ਵਿਦਾਂਤ ਮਤ ਅਨੁਸਾਰ ਥੋੜ੍ਹੇ ਜਿਹੇ ਫਰਕ ਨਾਲ ਹੈ ਵੀ ਜੰਮਣਾ ਅਤੇ ਮਰਨਾ ਇਹ ਸਰੀਰ ਦੇ ਹੈ ਭੁੱਖ ਅਤੇ ਤੇਹ ਜਿਹੜੇ ਹੈ ਇਹ ਪ੍ਰਾਣਾਂ ਦੇ ਹੈ ਇਸੇ ਤਰ੍ਹਾਂ ਹਰਕ ਅਤੇ ਸ਼ੋਕ ਜਿਹੜੇ ਇਹ ਮਨ ਦੇ ਵਿਕਾਰ ਨੇ ਮਨ ਦੇ ਧਰਮ ਹੈ ਉਹ ਛੇ ਵੱਖਰੇ ਇਹ ਛੇ ਵੱਖਰੇ ਸਰੀਰ ਦੇ ਇਕੱਲੇ ਵਿੱਚ ਕਹਿ ਦਿੱਤੇ ਹਨ ਜਿਉਂ ਜਲ ਕਮਲ ਦਲਨ ਨਿਰਧਾਰੋ ਇਉਂ ਜਾਣ ਲਓ ਵੀ ਜਿਵੇਂ ਕਮਲ ਦੇ ਪੱਤਰਿਆਂ ਉੱਪਰ ਜਿਹੜਾ ਪਾਣੀ ਹੁੰਦਾ ਹੈ ਉਹ ਟਿਕਦਾ ਨਹੀਂ ਹੁੰਦਾ ਹੈ ਇਸ ਤਰ੍ਹਾਂ ਸਰੀਰ ਹਾਲਤ ਹੈ ਉਹ ਡਿੱਗਦਾ ਢਿੰਦਾ ਰਹਿੰਦਾ ਅਤੇ ਜਿਵੇਂ ਕਮਲ ਦੇ ਫੁੱਲਾਂ ਨੂੰ ਕੁਝ ਨਹੀਂ ਹੁੰਦਾ ਹੈ ਆਤਮਾ ਅਸੰਗ ਰਹਿੰਦਾ ਹੈ ਸ਼ੁੱਧ ਵਿਆਪਕ ਅਵਯਯ ਸੋ ਜਿਹੜਾ ਆਤਮਾ ਉਹ ਸ਼ੁੱਧ ਸਰੂਪ ਹੈ ਜਿਹੜਾ ਸਰੀਰ ਅਸ਼ੁੱਧ ਹੈ ਜਿਹੜਾ ਸਰੀਰ ਇੱਕ ਥਾਂ ਵਿੱਚ ਹੈ ਆਤਮਾ ਸਾਰੇ ਵਿਆਪਕ ਹੈ ਜਿਹੜਾ ਸਰੀਰ ਉਹ ਅਵੈਵਾਂ ਵਾਲਾ ਅੰਗਾਂ ਵਾਲਾ ਹੈ ਆਤਮਾ ਅਵੈਵਾਂ ਅੰਗਾਂ ਤੋਂ ਰਹਿਤ ਹੈ ਸਰਬ ਸਰੀਰਨ ਆਸ਼ਰਮ ਜੋ ਬਾਕੀ ਆਤਮਾ ਸਾਰੇ ਸਰੀਰਾਂ ਵਿੱਚ ਹੈ ਸਰੀਰ ਸਾਰਿਆਂ ਵਿੱਚ ਨਹੀਂ ਹੈ ਅਤੇ ਸਾਰੇ ਸਰੀਰਾਂ ਦਾ ਜਿਹੜਾ ਉਹ ਆਤਮਾ ਹੈ ਉਹ ਆਸਰਾ ਹੈ ਉਹਦੇ ਆਸਰੇ ਕਰਕੇ ਸਰੀਰ ਸਾਰੇ ਟਿਕੇ ਹੋਏ ਹੈ ਸਤੇ ਅਸਦੀਵ ਆਨੰਦ ਅਨੂਪਾ ਫਿਰ ਸਰੀਰ ਸੱਤ ਨਹੀਂ ਆਤਮਾ ਸਦਾ ਸੱਤ ਹੈ ਉਹ ਸਦਾ ਰਹਿਣ ਵਾਲਾ ਸਰੀਰ ਸਦਾ ਨਹੀਂ ਰਹਿੰਦਾ ਹੈ ਆਤਮਾ ਜਿਹੜਾ ਸਰੀਰ ਦੁੱਖ ਰੂਪ ਹੈ ਉਹ ਆਨੰਦ ਸਰੂਪ ਹੈ, ਅਨੁਪਮ ਹੈ। ਜੋ ਤੁਮ ਸੋ ਤੁਮ ਜਾਣੋ ਆਪਣਾ ਸਵਰੂਪਾ। ਉਹ ਜਿਹੜਾ ਆਤਮਾ ਹੈ ਉਸਨੂੰ ਤੁਸੀਂ ਆਪਣਾ ਸਰੂਪ ਜਾਣੋ ਬੱਚੇ ਹੋ। ਨਸਵਰ ਦੇਹ ਪਦਾਰਥ ਜੇਤੇ, ਬਾਕੀ ਜਿੰਨੇ ਪਦਾਰਥ ਹੈ ਦੇਹ ਦੇ ਸਮੇਤ ਹੀ ਸਾਰੇ ਨਾਸਵੰਤ ਹੈ। ਮੈਂ ਮੇਰੀ ਤਜ ਦੇਹ ਇਹਨੇ ਇਹਨੇ ਤੇ ਕਰਕੇ ਕਹਿੰਦੇ ਇਹਨਾਂ ਤੋਂ ਵੀ ਮੈਂ ਮੇਰੀ ਛੇੜੀ ਛੱਡ ਦਿਓ, ਵੀ ਦੇਹ ਵੀ ਮੇਰੀ ਨਹੀਂ, ਪਦਾਰਥ ਵੀ ਮੇਰੇ ਨਹੀਂ ਹਨ, ਇਹਨਾਂ ਨੂੰ ਮੇਰ ਤੇਰ ਤੁਸੀਂ ਛੱਡ ਦਿਓ। ਪ੍ਰਕਿਰਤ ਮੂਲ ਮਹ ਤਤ ਉਪਾਵਾ। ਇਹ ਸਾਖ ਮਤ ਦਾ ਸਿਧਾਂਤ ਹੈ ਵੀ ਸਭ ਤੋਂ ਮੂਲ ਪ੍ਰਕਿਰਤੀ ਹੈ, ਉਹ ਮੂਲ ਪ੍ਰਕਿਰਤੀ ਤੋਂ ਅੱਗੇ ਮਹ ਤਤ ਜਿਹੜਾ ਪੈਦਾ ਹੁੰਦਾ ਹੈ, ਜਿਹਨੂੰ ਸੂਖਮ ਹੰਕਾਰ ਕਿਹਾ ਜਾਂਦਾ, ਜੇ ਉਹ ਕਿਸੇ ਫੁੱਲ ਦੀ ਡੋਡੀ ਤੋਂ ਪਹਿਲਾਂ ਉਹਦੇ ਵਿੱਚ ਪੁੱਤਰੀਆਂ ਪੁੱਤਰੀਆਂ ਜਿਹੀਆਂ ਹੁੰਦੀਆਂ, ਇਸ ਤਰ੍ਹਾਂ ਜਿਹੜੀ ਕੋਈ ਤਿੰਨ ਗੁਣਾਂ ਦੀ ਜਿਹੜੀ ਅਵਸਥਾ ਹੈ ਨਾ, ਪੈਦਾ ਹੋਣ ਦੀ, ਪ੍ਰਗਟ ਹੋਣ ਦੀ, ਉਹਨੂੰ ਤਿਰ ਦਾ ਹੰਕਾਰ ਕਹਿੰਦੇ। ਤਿੰਨ ਗੁਣਾਂ ਦਾ ਜਦੋਂ ਅੰਕੁਰ ਫੁੱਟਣਾ, ਯਾਨੀ ਅਜੇ ਪ੍ਰਗਟ ਨਹੀਂ ਹੋਏ, ਇਸ ਤਰ੍ਹਾਂ ਕਹਿੰਦੇ ਜਿਹੜਾ ਤਿੰਨਾਂ ਗੁਣਾਂ ਦਾ ਉਹ ਪ੍ਰਗਟ ਜਿਹਾ ਹੋਣਾ, ਅੰਕੁਰ ਜੇ ਰੂਪ ਦੇ ਵਿੱਚ ਹੋਣਾ ਹੈ, ਇਹਨੂੰ ਇਹ ਮੈਂ ਤਤ ਕਹਿੰਦੇ ਆ। ਸੂਖ ਅਹੰਕਾਰ ਪੈਦਾ ਹੁੰਦਾ ਸਿੱਧਾ ਹੀ, ਅਹੰਕਾਰ ਤਨ ਮਾਤਰ ਬਣਾਵਾ। ਫਿਰ ਉਸ ਤੋਂ ਬਾਅਦ ਕਹਿੰਦੇ ਅਹੰਕਾਰ ਹੋ ਜਾਂਦਾ ਜਦੋਂ ਤਿੰਨ ਗੁਣ ਸਹੀ ਰੂਪ ਵਿੱਚ ਆ ਜਾਣ। ਇਹ ਤਿੰਨ ਤਿਰ ਦਾ ਅਹੰਕਾਰ ਇਹਨੂੰ ਕਹਿੰਦੇ ਨੇ, ਤਿੰਨਾਂ ਗੁਣਾਂ ਦਾ ਸਹੀ ਰੂਪ ਵਿੱਚ ਆ ਜਾਣਾ। ਇਸ ਤੋਂ ਬਾਅਦ ਕਹਿੰਦੇ ਜਿਹੜਾ ਤਿਰ ਦਾ ਅਹੰਕਾਰ, ਇਹ ਤੋਂ ਪੰਜ ਦਿਨੀਆਂ ਤਨ ਮਾਤਰਾ ਬਣ ਜਾਂਦੀਆਂ, ਸ਼ਬਦ ਸਪਰਸ਼ ਰੂਪ ਰਸ ਗੰਧ ਇਹ ਸੂਖਮ ਤੱਤ ਆ ਜਾਂਦੇ ਹੋਂਦ ਵਿੱਚ। ਇੰਦਰੀ ਇਕਾਦਸ਼ ਪ੍ਰਕਾਰਾ। ਫਿਰ ਕਹਿੰਦੇ 11 ਇੰਦਰੀਆਂ ਹਨ, ਉਹ ਪੰਜ ਕਰਮ ਇੰਦਰੇ, ਪੰਜ ਗਿਆਨ ਇੰਦਰੇ, ਇਸੇ ਤਰ੍ਹਾਂ ਅੱਗੇ 11ਵਾਂ ਮਨ ਹੈ। ਪੰਜ ਭੂਤ ਇਹ ਸਰਬ ਪਸਾਰਾ। ਫਿਰ ਜਿਹੜੇ ਪੰਜ ਸਥੂਲ ਤੱਤ ਹੈ, ਧਰਤੀ ਆਕਾਸ਼ ਪੌਣ ਪਾਣੀ, ਇਹ ਸਾਰਾ ਕਹਿੰਦੇ ਪਸਾਰਾ ਇਹਨਾਂ ਦਾ ਇਸ ਤਰ੍ਹਾਂ ਹੈ। ਪੁਰਖ ਏਕ ਸਭ ਥਾਨ ਪਛਾਨੋ। ਸਾਰਿਆਂ ਸਾਵਾਂ ਵਿੱਚ ਜਿਹੜਾ ਪੁਰਖ ਹੈ ਇੱਕੋ ਹੀ ਹੈ, ਪਰ ਸਾਖ ਮਤ ਦਾ ਸਿਧਾਂਤ ਹੈ ਵੀ ਜਿਵੇਂ ਨਾਨਾ ਤਰ੍ਹਾਂ ਦੇ ਸਰੀਰ ਹੈ, ਇਸੇ ਤਰ੍ਹਾਂ ਨਾਨਾ ਆਤਮਾ ਪੁਰਖ ਮੰਨਦੇ ਨੇ, ਆਤਮਾ ਮੰਨਦੇ। ਵਿਦਾਂਤ ਮਤ ਅਨੁਸਾਰ ਉਹ ਪਰਮਾਤਮਾ ਇੱਕੋ ਕੀ ਹੈ। ਹੈ ਅਸੰਗ ਇਹ ਆਸ਼ਰਮ ਜਾਨੋ। ਕਹਿੰਦੇ ਉਹ ਕਹਿੰਦੇ ਅਸੰਗ ਹੈ ਇਹ ਸਾਰੇ ਸਰੀਰਾਂ ਦਾ, ਇਹਨਾਂ ਤੱਤਾਂ ਦਾ, ਮੈਂ ਤੱਤ ਮੂਲ ਪ੍ਰਕਿਰਤੀ ਦਾ ਆਸਰਾ ਜਾਣ ਲਓ। ਜੋ ਮਾਲਾ ਕੇ ਮਨਕਨ ਮਾਹੀ। ਉਹ ਜਾਣ ਲਓ ਜਿਵੇਂ ਜਿਹੜੀ ਮਾਲਾ ਦੇ ਮਣਕੇ ਜੇ ਹੁੰਦੇ ਉਹਨਾਂ ਦੇ ਵਿੱਚ। ਇੱਕ ਸੂਤ ਸਭ ਹਿੰਨ ਮਹਿ ਆਹੀ। ਸਾਰੇ ਮਾਲਾ ਦੇ ਮਣਦਾ ਵਿੱਚ ਇੱਕੋ ਹੀ ਸੂਤ ਹੁੰਦਾ ਹੈ, ਤੇ ਉਹ ਸਾਰੇ ਮਣਕਿਆਂ ਦਾ ਉਹੀ ਸੂਤ ਜਾਂ ਜਿਹੜਾ ਧਾਗਾ ਜਾਂ ਆਸਰਾ ਹੁੰਦਾ, ਉਹਦੇ ਆਸਰੇ ਮਣਕੇ ਖੜੋਤੇ ਹੁੰਦੇ ਆ। ਸਰੀਰ ਮਣਕੇ ਹੈ, ਸੂਤ ਰੂਪ ਆਤਮਾ ਹੈ, ਉਹਦੇ ਆਸਰਤ ਹਨ ਸਾਰੇ। ਤਿੰਨ ਅਵਸਥਾ ਤਾਂ ਹੈ ਨਾ ਕੋਈ। ਆਤਮਾ ਵਿੱਚ ਤਿੰਨ ਅਵਸਥਾ ਨਹੀਂ ਹੈ, ਨਾ ਜਾਗਰਤ ਅਵਸਥਾ ਹੈ, ਨਾ ਸੁਪਨ ਅਵਸਥਾ ਹੈ, ਨਾ ਇਸੇ ਤਰ੍ਹਾਂ ਸੁਖੋਵਤ ਅਵਸਥਾ ਹੈ। ਆਜ ਨੂੰ ਹੁਣ ਅਸੀਂ ਜਾਗ ਰਹੇ ਹਾਂ, ਅਸੂਲ ਤੱਤਾਂ ਦਾ, ਅਸੂਲ ਚੀਜ਼ਾਂ ਦਾ ਗਿਆਨ ਹੈ, ਇਹ ਸਤਵਗੁਣ ਅਵਸਥਾ ਹੈ। ਜਦੋਂ ਸੌਂ ਜਾਂਦੇ ਸੁਪਨਾ ਆਉਂਦਾ ਹੈ, ਉਹ ਰਜੋਗੁਣ ਅਵਸਥਾ ਹੈ। ਜਦੋਂ ਗਾੜੀ ਨੀਂਦ ਵਿੱਚ ਚਲੇ ਜਾਂਦੇ, ਕੁਝ ਨਹੀਂ ਪਤਾ ਹੁੰਦਾ, ਉਹ ਤਮੋਗੁਣ ਅਵਸਥਾ ਹੈ। ਕਹਿੰਦੇ ਤਿੰਨ ਤਰ੍ਹਾਂ ਦੀ ਅਵਸਥਾ ਉਹਦੇ ਵਿੱਚ ਹੈ ਨਹੀਂ ਆਤਮਾ ਵਿੱਚ। ਆਹ ਤੁਰੀ ਸਾਖੀ ਹੈ ਸੋਈ। ਕਹਿੰਦੇ ਉਹ ਤਾਂ ਤੁਰੀ ਅਵਸਥਾ ਦਾ, ਚੌਥੀ ਅਵਸਥਾ ਦਾ ਸਾਖੀ ਹੈ, ਦ੍ਰਿਸ਼ਟਾ ਹੈ, ਜਾਣੀਏ ਸਾਨੂੰ ਦੇਖਣ ਵਾਲਾ ਹੈ। ਐਸੋ ਜੇ ਨਿਜ ਲਖ ਹੋ ਸਰੂਪਾ, ਇਹ ਵੀ ਵਿਦਿਆਰਥ ਜੇ ਐਸਾ ਆਪਣਾ ਸਰੂਪ ਤੁਸੀਂ ਜਾਣ ਲਵੋਗੇ, ਪਾਵ ਹੋ ਗਏ ਤਬ ਆਨੰਦ ਅਨੂਪਾ, ਉਪਮਾ ਤੋਂ ਰਹਿ ਜਿਹੜਾ ਆਨੰਦ ਹੈ ਉਹ ਪਾ ਲਵੋਗੇ। ਜਨਮ ਮੂਲ ਜਾਨਾ ਅਗਿਆਨ, ਜਿਹੜਾ ਕਹਿੰਦੇ ਆਤਮਾ ਦਾ ਅਗਿਆਨ ਹੈ, ਇਹ ਕਹਿੰਦੇ ਜਨਮ ਦਾ ਮੂਲ ਹੈ, ਕਾਰਨ ਹੈ, ਮੁੱਢ ਹੈ। ਪਾਪ ਪੁੰਨ ਕੋ ਧਰ ਕਰ ਮਨ, ਅਗਿਆਨ ਕਰਕੇ ਵੀ ਮੈਂ ਪਾਪ ਕਰੇ ਪੁੰਨ ਕੀਤਾ ਇਹਦਾ ਮਨ ਜਾ ਧਾਰਨ ਕਰ ਲੈਂਦਾ ਹੈ। ਅਨਕ ਜੋਨ ਪਾਵਹ ਦੁੱਖ ਭਾਰੀ, ਅਨੇਕਾਂ ਤਰ੍ਹਾਂ ਦੇ ਕਹਿੰਦੇ ਜੋਨਾਂ ਵਿੱਚ ਪੈ ਕੇ ਭਾਰੀ ਦੁੱਖ ਪਾਉਂਦਾ ਹੈ। ਚਾਏ ਵਾਸ਼ਨਾ ਕੇ ਅਨੁਸਾਰੀ, ਜਿੱਥੇ ਜਿੱਥੇ ਵਾਸ਼ਨਾ ਹੁੰਦੀ ਉਸੇ ਅਨੁਸਾਰ ਹੋਰ ਸਰੀਰਾਂ ਵਿੱਚ ਚਲਿਆ ਜਾਂਦਾ। ਸੋ ਉਰ ਤੇ ਪਰ ਹਰ ਵਿਦ ਨੀਕੇ, ਉਹ ਜਿਹੜੀਆਂ ਤਰ੍ਹਾਂ ਤਰ੍ਹਾਂ ਦੀਆਂ ਵਾਸ਼ਨਾ ਆਪਣੇ ਹਿਰਦੇ ਵਿੱਚੋਂ ਚੰਗੀ ਤਰ੍ਹਾਂ ਕਹਿੰਦੇ ਦੂਰ ਕਰਦੇ ਹੋ, ਭਾਵ ਆਨੰਦ ਭਾਵ ਤੇ ਜੀ ਕੇ, ਜਿਵੇਂ ਮਨਜੀ ਨੂੰ ਦਿਲ ਵਿੱਚ ਭਾਉਂਦਾ ਆਨੰਦ, ਮਨ ਭਾਉਂਦੇ ਆਨੰਦ ਤੁਸੀਂ ਪਾਓ। ਹੁਣ ਨਾਰਦ ਜਿਹੇ ਬਿਦ ਮੁਝੇ ਸੁਣਾਵਾ, ਇਹ ਵੀ ਬੱਚਿਓ ਜਿਸ ਤਰ੍ਹਾਂ ਨਾਰਦ ਮੁਨੀ ਨੇ ਮੈਨੂੰ ਸੁਣਾਇਆ ਸੀ ਉਪਦੇਸ਼, ਤਿਹ ਪ੍ਰਕਾਰ ਅਬ ਤੁਮ ਪ੍ਰਤ ਗਾਵਾ, ਵਿਦਿਆਰਥੀ ਉਸੇ ਤਰ੍ਹਾਂ ਦਾ ਉਪਦੇਸ਼ ਹੁਣ ਮੈਂ ਤੁਹਾਡੇ ਤਾਈ ਕਹਿ ਦਿੱਤਾ ਹੈ। ਔਰ ਪਹੁ ਕਰਮ ਬਿਸ਼ਨ ਪਗ ਮਾਹੀ, ਬਾਕੀ ਵੀ ਬੱਚਿਓ ਜਿੰਨੇ ਕੋਈ ਕਰਮ ਕਰਦੇ ਹੋ ਸਾਰੇ ਭਗਵਾਨ ਦੇ ਚਰਨਾਂ ਵਿੱਚ ਸੌਂਪਦੇ ਹੋ। ਹੈ ਨਿਹ ਕਾਮ ਨਾਮ ਭਜ ਤਾਹੀ, ਇਸ ਕਰਕੇ ਕਾਮਨਾ ਤੋਂ ਰਹਿਤ ਹੋ ਕੇ ਜਿਹੜਾ ਭਗਵਾਨ ਦਾ ਨਾਮ ਹੈ ਉਹਨੂੰ ਕਹਿੰਦੇ ਭਜੋ ਜਪੋ। ਸੁਣ ਉਪਦੇਸ਼ ਸਭਾ ਤਬ ਬਾਲਿਕ, ਭਾਈ ਬਾਲਾ ਜੀ ਜਿੰਨੇ ਸਕੂਲ ਵਿੱਚ ਪੜ੍ਹਨ ਵਾਲੇ ਬੱਚੇ ਉਹਨਾਂ ਨੇ ਮੇਰੇ ਪਾਸੋਂ ਉਪਦੇਸ਼ ਸੁਣ ਕੇ, ਉਪਜੀ ਭਗਤ ਹਿਰਦੇ ਦੁੱਖ ਘਾਲਕ, ਦੁੱਖਾਂ ਨੂੰ ਨਾਸ ਕਰਨ ਵਾਲੀ ਜਿਹੜੀ ਪ੍ਰੇਮਾ ਭਗਤੀ ਹੈ ਸਾਰਿਆਂ ਦੇ ਹਿਰਦੇ ਵਿੱਚ ਪੈਦਾ ਹੋਇਆ। ਸਿਮਰਨ ਲੱਗੇ ਨਾਮ ਸੁਖਕਾਰੀ, ਭਾਈ ਬਾਲਾ ਫੇਰ ਕੀ ਹੈ ਜਿੰਨੇ ਬੱਚੇ ਵਿਦਿਆਰਥੀ ਸੁਖ ਬਖਸ਼ਣ ਵਾਲਾ ਨਾਮ ਸਿਮਰਨ ਲੱਗ ਪਏ, ਹਰ ਗੁਣ ਗਾਏ ਪ੍ਰੇਮ ਕਰ ਭਾਰੀ, ਪ੍ਰੇਮ ਕਰਕੇ ਵਾਹਿਗੁਰੂ ਭਗਵਾਨ ਦੇ ਗੁਣ ਗਾਉਣ ਲੱਗ ਪਏ। ਉਠਤ ਬੈਠਤ ਗਵਨਤ ਤਬ ਹੀ, ਕਹਿੰਦੇ ਉੱਠਿਆ ਉੱਠਦਿਆਂ ਹੋਇਆ ਬੈਠਦਿਆਂ ਹੋਇਆ ਕਿਸੇ ਪਾਸੇ ਨੂੰ ਜਾਂਦਿਆਂ ਹੋਇਆ ਨਾਮ ਪੁਕਾਰ ਹੈ ਹਰ ਹਰ ਸਭ, ਜਿੰਨੇ ਬੱਚੇ ਹੈ ਸਾਰੇ ਕਹਿੰਦੇ ਹਰੇ ਰਾਮ ਜਾਂ ਰਾਮ ਰਾਮ, ਇਹ ਮੁਖੋਂ ਇਹ ਉਚਾਰਨ ਕਰਦੇ। ਸ਼ੁਕਰ ਸਵਨ ਤਬ ਰੀ ਅਸ ਰੀਤ ਬਿਲੋਕੀ, ਇਹ ਭਾਈ ਬਾਲਾ ਜੀ ਜਦੋਂ ਕਹਿੰਦੇ ਜਿਹੜਾ ਸ਼ੁਕਰ ਦੇ ਬੱਚੇ ਹਨ ਪੁੱਤਰ ਹਨ ਸੰਡਾ ਮਰਕਾ ਮੇਰੇ ਉਸਤਾਦ, ਜਦੋਂ ਉਹਨਾਂ ਨੇ ਕਹਿੰਦੇ ਇਸ ਤਰ੍ਹਾਂ ਮੇਰੇ ਸਮੇਤ ਬੱਚਿਆਂ ਦੀ ਮਰਯਾਦਾ ਰੀਤੀ ਵੇਖੀ, ਭੀ ਕੁਚਾਲ ਲਖ ਸਭ ਮਤ ਸ਼ੋਕੀ, ਸਾਰਿਆਂ ਦੀ ਬੁੱਧੀ ਸ਼ੋਕਬਾਨ ਹੋ ਗਈ ਵੀ ਇਹ ਤਾਂ ਬੜੀ ਖੋਟੀ ਭੈੜੀ ਚਾਲ ਹੋ ਗਈ, ਭੈੜੀ ਰੀਤੀ ਹੋ ਗਈ। ਜਸ ਪਦ ਲੀਨ ਆਪਣੇ ਸਾਥ, ਕਹਿੰਦੇ ਉਸੇ ਵੇਲੇ ਜਿਹੜੇ ਸੰਡਾ ਮਰਕਾ ਮੇਰੇ ਉਸਤਾਦ ਸੀ ਉਹਨਾਂ ਨੇ ਛੇਤੀ ਦੇਖ ਕੇ ਮੈਨੂੰ ਆਪਣੇ ਨਾਲ ਲੈ ਲਿਆ। ਗਏ ਹੁਤੋ ਜਹ ਦਾਨਵ ਨਾ ਜਿੱਥੇ ਕਹਿੰਦੇ ਦੈਂਤਾ ਦਾ ਮਾਲਕ ਸੀ ਉੱਥੇ ਚੱਲ ਕੇ ਗਏ, ਫਿਰ ਨਿਜ ਸੁਤ ਕੋ ਅਬ ਰੱਖੋ ਅਗਾਰਾ, ਜਾਂਦਿਆਂ ਸਾਰ ਸੰਡਾ ਮਰਕਾ ਉਸਤਾਦਾਂ ਨੇ ਕਿਹਾ ਵੀ ਹਰਨਾਕਸ਼ ਜੀ ਆਪਣੇ ਪੁੱਤਰ ਨੂੰ ਆਪਣੇ ਕੋਲ ਹੀ ਤੁਸੀਂ ਰੱਖ ਲਓ। ਸਰਬ ਵਿਗਾਰੀ ਇਨ ਚੱਟ ਸਾਰਾ, ਇਹਨਾਂ ਤੇਰੇ ਬੱਚੇ ਨੇ ਸਾਰਾ ਸਾਡਾ ਸਕੂਲ ਹੀ ਵਿਗਾੜਤਾ ਹੈ। ਰੰਚਕ ਡਰਨ ਹੈ ਮਨ ਮਹਿਮਾਨੇ, ਤਾਂ ਸਾਡਾ ਕਹਿੰਦੇ ਭੋਰਾ ਮਾਤਰ ਵੀਰ ਦੇ ਡਰਨੀ ਮਨਦਾ ਹੈ। ਭਗਤ ਕਰਨ ਸਭ ਬਾਲ ਸਿਖਾਨੇ, ਜਿੰਨੇ ਬੱਚਿਆਂ ਨੂੰ ਅਸੀਂ ਰਾਜਨੀਤੀ ਪੜਾਉਂਦੇ ਸੀ ਸਾਰਿਆਂ ਨੂੰ ਭਗਵਾਨ ਦੀ ਭਗਤੀ ਕਰਨੀ ਇਹਨੇ ਸਿਖਾਤੀ ਹੈ। ਦੈਤ ਰਾਜ ਅਗਿਆਨ ਅਰੂਡਾ, ਇਹ ਭਾਈ ਬਾਲਾ ਜੀ ਜਿਹੜਾ ਦੈਂਤਾਂ ਦਾ ਰਾਜਾ ਮੇਰਾ ਪਿਓ ਸੀ ਅਗਿਆਨ ਦੇ ਵਿੱਚ ਕਹਿੰਦੇ ਫਸਿਆ ਪਿਆ ਸੀ। ਮਨ ਹੰਕਾਰ ਵੱਡੋ ਮਤ ਗੂਡਾ, ਮਨ ਵਿੱਚ ਹੰਕਾਰ ਸੀ ਇਸੇ ਤਰ੍ਹਾਂ ਅਗਿਆਨ ਵਿੱਚ ਕਹਿੰਦੇ ਫਸਿਆ ਜਾ ਪਿਆ ਸੀ। ਜਾਣਿਓ ਹਿਰਦੇ ਕ੍ਰੋਧ ਵਿਸਾਲਾ, ਜਾਗਿਓ ਹਿਰਦੇ ਕ੍ਰੋਧ ਵਿਸਾਲਾ। ਮੂਰਖ ਮਤ ਵਾਲਾ ਸੀ ਕਹਿੰਦੇ, ਫਿਰ ਹਿਰਦੇ ਵਿੱਚ ਪਿਓ ਦੇ ਬੜਾ ਕ੍ਰੋਧ ਜਾਗ ਆਇਆ। ਮਨੋ ਦੂਸਰੀ ਪ੍ਰਗਟੀ ਜਵਾਲਾ, ਕ੍ਰੋਧ ਕਾਹਦਾ ਜਾਗਿਆ ਮਨੋ, ਕਹਿੰਦੇ ਦੂਜੀ ਅੱਗ ਬਲ ਪਈ। ਤਿਰਛੇ ਕਰਕੇ ਨੈਣ ਤਰੇਰੇ, ਭਾਈ ਬਾਲਾ ਜੀ ਮੇਰੇ ਵੱਲੋਂ ਟੇਢੇ ਜੇ ਨੇਤਰ ਕਰਕੇ ਪਿਓ ਨੇ ਫਿਰ ਤਰੇਰੇ ਕੀ ਤਾੜਿਆ। ਬੋਲਤ ਬਹਾਦੁਰ ਬਚਨ ਕਨੇਰੇ, ਮੈਨੂੰ ਬਹੁਤ ਹੀ ਫਿਰ ਖੋਟੇ ਬਚਨ ਬੋਲਣ ਲੱਗ ਪਿਆ। ਮੰਦ ਮਤੀਰੇ ਮੂੜ ਕੁਪਾਗੀ, ਕਹਿੰਦਾ ਭੈੜੀ ਮਤ ਵਾਲਿਆ ਮੂਰਖਾ, ਖੋਟੇ ਭਾਗਾਂ ਵਾਲਿਆ ਪੁੱਤਰਾ। ਮਹਾ ਅਧਮ ਕੁਲ ਰੀਤ ਤਿਆਗੀ, ਓ ਮਹਾਨ ਉਨੀਚਾ ਤੂੰ ਕੁਲ ਰੀਤੀ ਛੱਡਤੀ ਸਾਡੀ। ਕਾਲ ਨਿਕਟ ਆਵਾ ਅਬ ਤੇਰੇ, ਕਹਿੰਦਾ ਪ੍ਰਹਿਲਾਦਾ ਤੇਰੇ ਕਹਿੰਦੇ ਕਾਲ ਹੁਣ ਨੇੜੇ ਆ ਗਿਆ ਲੱਗਦਾ ਹੈ। ਆਏ ਸਮੇਟਤ ਹੋਵਤ ਮੇਰੇ, ਪਿਓ ਦੇ ਜਾਂਦਿਆਂ ਜਾਂਦਿਆਂ ਹੋਇਆ ਮੇਰੀ ਆਗਿਆ ਤੂੰ ਮੇਟ। ਕਿਹ ਬਲ ਕੇ ਅਲੰਬ ਕੁਲ ਘਾਤੀ, ਦੱਸੋ ਪ੍ਰਹਿਲਾਦ ਕਿਹੜੇ ਬਲ ਦੇ ਆਸਰੇ ਹੈ ਕੁਲ ਘਾਤ ਕਰਨ ਵਾਲਿਆ। ਅਸ ਕਹਿ ਹਨੀ ਲਾਤ ਮਮ ਛਾਤੀ, ਭਾਈ ਬਾਲਾ ਇਹੋ ਜੇ ਪੁੱਠੇ ਬਚਨ ਬੋਲ ਕੇ ਮੇਰੇ ਕਹਿੰਦੇ ਪੇਟ ਵਿੱਚ ਛਾਤੀ ਵਿੱਚ ਉਹਨੇ ਲੱਤ ਮਾਰੀ। ਬਿਖਸੀ ਬਾਣੀ ਬਖਤ ਬਹੋਰੀ, ਫਿਰ ਕਹਿੰਦੇ ਜੋਰ ਵਰਗੀ ਕੌੜੀ ਮੈਨੂੰ ਬਾਣੀ ਬਚਨ ਬੋਲਿਆ। ਬੋਲਿਓ ਮੈਂ ਤਬ ਦੋਏ ਕਰ ਜੋਰੀ, ਮੈਂ ਕਹਿੰਦੇ ਕੋਈ ਗੁੱਸਾ ਨੀ ਕੀਤਾ ਸਗੋਂ ਦੋਵੇਂ ਹੱਥ ਜੋੜ ਕੇ ਪਿਓ ਅੱਗੇ ਓ ਬੋਲਿਆ। ਪਿਤਾ ਜੋ ਕਰੋ ਕ੍ਰੋਧ ਇਤ ਬਾਦੂ, ਇਹ ਪਿਤਾ ਜੀ ਇਹ ਜਿਹੜਾ ਤੁਸੀਂ ਕ੍ਰੋਧ ਕਰ ਰਹੇ ਐਵੇਂ ਬੇਅਰਥ ਹੈ, ਨਿਸ਼ਫਲ ਹੈ। ਕੈਸੇ ਬਿਖਸਮ ਬੋਲਤ ਨਾਦੂ, ਜਵਾਨ ਦੇ ਵਿੱਚੋਂ ਬਹਿਰ ਵਰਗੇ ਕਿਉਂ ਕੌੜੇ ਬੇਅਰਥ ਬਚਨ ਬੋਲਦੇ ਹੋ। ਨਹਿ ਤਬ ਬਲ ਨਹਿ ਮਨ ਨਹਿ ਮਮ ਬਲ ਕੋ, ਇਹ ਪਿਤਾ ਜੀ ਨਾ ਤਾਂ ਤੇਰੇ ਵਿੱਚ ਬਲ ਹੈ ਨਾ ਮੇਰੇ ਵਿੱਚ ਕੋਈ ਬਲ ਹੈਗਾ। ਬਲੀ ਅਪਰ ਆਸਰੇ ਜਗ ਸੋ, ਕਹਿੰਦੇ ਜਿਹੜਾ ਸੰਸਾਰ ਦਾ ਆਸਰਾ ਹੈ ਉਹ ਹੋਰ ਕੋਈ ਬਲੀ ਹੈ। ਥਾਵਰ ਜੰਗਮ ਕੀਟ ਵਿਧਾਤਾ, ਜਿੰਨੇ ਵੀ ਟਿਕੇ ਰਹਿਣ ਵਾਲੇ ਹੈ ਬਿਰਸ਼ਾਦਿਕ ਪਹਾੜ, ਹੋਰ ਤੁਰਨ ਫਿਰਨ ਵਾਲੇ ਲੱਤਾਂ ਵਾਲੇ ਹੈ ਕੀੜੀਆਂ ਹਨ, ਕੀੜੀ ਤੋਂ ਲੈ ਕੇ ਬ੍ਰਹਮਾ ਤੱਕ, ਜਿਹ ਬਸਕਾਰ ਸਭ ਰਾਖੇ ਤਾਤਾ, ਇਹ ਪਿਤਾ ਜਿਸਨੇ ਸਾਰੇ ਆਪਣੀ ਕਲਾ ਨਾਲ ਅਧੀਨ ਕਰਕੇ ਬਸ ਕਰਕੇ ਰੱਖੇ ਹੋਏ। ਅਤ ਬਲਿਸ਼ਟ ਕਾਲਹ ਕਰ ਕਾਲੂ, ਉਹ ਜਿਹੜਾ ਹੈ ਨਾ ਕਹਿੰਦੇ ਬੜਾ ਬਲੀ, ਉਹ ਤਾਂ ਕਾਲ ਦਾ ਵੀ ਕਾਲ ਕਰਨ ਵਾਲਾ ਹੈ। ਖਾਏ ਸਕਹਿ ਮੇਢਕ ਜਿਉਂ ਬਿਆਲੂ, ਇਹ ਕਹਿੰਦੇ ਜਿਹੜਾ ਸੱਪ ਹੈ ਸਾਰੇ ਡੰਡੂਆਂ ਨੂੰ ਖਾ ਜਾਂਦਾ, ਉਹ ਸਾਰਿਆਂ ਸੀਰਾਂ ਨੂੰ ਖਾ ਜਾਂਦਾ। ਬਲ ਜੋ ਮਨ ਤਨ ਬਿਖੈ ਰਖੀਕਮ, ਇਹ ਪਿਤਾ ਜਿਹੜਾ ਮਨ ਵਿੱਚ ਤਨ ਵਿੱਚ ਅਥਵਾ ਗਿਆਨ ਇੰਦਰੀਆਂ ਵਿੱਚ ਬਲ ਹੈਗਾ ਹੈ, ਜਾਣਹ ਤੇ ਪ੍ਰਸਾਦ ਬਿਦ ਨੀਕੰ, ਕਹਿੰਦੇ ਚੰਗੀ ਤਰ੍ਹਾਂ ਤੂੰ ਜਾਣ ਲਾ ਵੀ ਉਹਦੀ ਕਿਰਪਾ ਨਾਲ ਹੀ ਹੈ ਇੰਦਰੀਆਂ ਵਿੱਚ ਵੀ ਬਲ, ਜਿਹੜਾ ਕੰਨ ਸੁਣ ਰਹੇ, ਅੱਖਾਂ ਦੇਖ ਰਹੀਆਂ, ਜਵਾਨ ਬੋਲ ਰਹੀ ਹੈ, ਪੈਰ ਚੱਲ ਰਹੇ, ਹੱਥ ਖਿਚਲ ਰਹੇ ਹੈ, ਉਹਦੇ ਕਿਰਪਾ ਦਾ ਬਲ ਹੈ ਸਾਰਾ। ਤਜ ਹੋ ਸੁਭਾਓ ਅਸਰ ਨਿਜ ਜਾਤੀ, ਇਸ ਕਰਕੇ ਤੂੰ ਦੈਂਤਾਂ ਦੀ ਜਾਤ ਵਿੱਚੋਂ ਪਹਿਲਾ ਦੈਂਤਾਂ ਵਾਲਾ ਸੁਭਾਅ ਤੂੰ ਛੱਡਦੇ ਪਿਓ। ਮਨ ਜੀਤਨ ਬਿਦ ਕਰ ਭਲ ਭਾਂਤੀ, ਮਨ ਨੂੰ ਜਿਤਨਾ ਕਰ ਚੰਗੀ ਤਰ੍ਹਾਂ। ਮਨ ਸਮਾਨ ਨਹਿ ਸ਼ਤਰੂ ਕੋ, ਪਿਤਾ ਹਰਨਾਕਸ਼ ਮਨ ਦੇ ਵਰਗਾ ਤਾਂ ਸੰਸਾਰ ਦੇ ਵਿੱਚ ਹੋਰ ਕੋਈ ਵੱਡਾ ਬੈਰੀ ਹੈ ਨਹੀਂ। ਅਨਕ ਜਨਮ ਜਗ ਦੇਵਤ ਜੋ, ਜਿਹੜਾ ਮਨ ਬੈਰੀ ਹੈ ਨਾ ਇਹ ਪੁੱਠੇ ਪਾਸੇ ਲੱਗ ਕੇ ਪੁੱਠੇ ਕੰਮ ਕਰਾ ਕੇ ਅਨੇਕਾਂ ਸੰਸਾਰ ਵਿੱਚ ਜਨਮ ਦਿੰਦਾ ਹੈ। ਸੋ ਵਸ ਕਰਨ ਕੋ ਕਰਹੋ ਉਪਾਓ, ਉਹ ਆਪਣੇ ਮਨ ਬੈਰੀ ਨੂੰ ਵਸ ਕਰਨ ਵਾਸਤੇ ਪਿਤਾ ਕੋਈ ਉਪਰਾਲਾ ਹੀਲਾ ਕਰ। ਨੀਕੀ ਨੀਤ ਅਪਰ ਨਹਿ ਕਾਊ, ਇਹਦੇ ਨਾਲ ਤਾਂ ਹੋਰ ਚੰਗੀ ਕਹਿੰਦੇ ਕੋਈ ਨੀਤੀ ਦੀ ਗੱਲ ਨਹੀਂ ਹੈ, ਇਹ ਸਭ ਤੋਂ ਨੀਤੀ ਦੀ ਗੱਲ ਹੈ ਵੀ ਮਨ ਬੈਰੀ ਨੂੰ ਵਸ ਕਰ। ਸ਼ਬਦ ਸਪਰ ਦਾਦਿਕ ਇਹ ਘੋਰੇ, ਹਾਂ ਇਸੇ ਤਰ੍ਹਾਂ ਜਿਹੜਾ ਮਨ ਹੈ ਨਾ ਕਹਿੰਦੇ ਸ਼ਬਦ ਸਪਰਸ਼ ਰੂਪ ਰਸ ਗੰਧ ਇਹ ਪੰਜ ਦੇ ਘੋੜੇ ਹਨ। ਇਨ ਪਰ ਚੜ੍ਹਤ ਦਸੋ ਦਿਸ ਦੌਰੇ, ਇਹ ਜਿਹੜਾ ਮਨ ਹੈ ਪੰਜਾਂ ਕਹਿੰਦੇ ਸ਼ਬਦ ਸਪਰਸ਼ ਰੂਪ ਰਸ ਗੰਧਾਂ ਉੱਪਰ ਚੜ੍ਹ ਕੇ ਤੇ ਇੱਧਰ ਉੱਧਰ ਦੌੜਦਾ ਹੈ, ਇਹ ਸਾਖ ਮਤ ਹੈ, ਵਿਦਾਂਤ ਮਤ ਅਨੁਸਾਰ ਪੰਜ ਪੁਰਾਣ ਘੋੜੇ ਲਿਖਿਆ ਹੈ। ਮਨ ਵਿਖਿਆ ਨਮਹਿ ਆਹਾ ਆਵਾਸੂ, ਬਾਕੀ ਜਿਹੜਾ ਮਨ ਹੈ ਇੱਕ ਵਿਸ਼ਿਆਂ ਵਿੱਚ ਕਹਿੰਦੇ ਆਕੀ ਹੋਇਆ ਬੈਠਾ ਹੈ। ਵੱਡ ਹੰਕਾਰ ਕੋਟ ਕੋਟ ਡਿੱਡ ਤਾਸੂ, ਬੜਾ ਭਾਰੀ ਹੰਕਾਰ ਹੈ ਨਾ ਮਨ ਵਿੱਚ, ਕਹਿੰਦੇ ਇਹਦੇ ਰਹਿਣ ਵਾਲਾ ਬੜਾ ਤਕੜਾ ਕਿਲਾ ਹੈ, ਹੰਕਾਰ ਰੂਪੀ ਕਿਲੇ ਵਿੱਚ ਰਹਿੰਦਾ ਹੈ ਮਨ। ਕਾਮ ਕ੍ਰੋਧ ਲੋਭ ਆਦਿਕ ਜੇਈ, ਜਿਹੜੇ ਕਾਮ ਤੇ ਕ੍ਰੋਧ ਲੋਭ ਤੇ ਮੋਹ ਆਦਿਕ ਹੈ, ਸਰਬ ਸਹਾਇਕ ਜਾਨਹ ਤੇ, ਸਾਰੇ ਕਹਿੰਦੇ ਮਨ ਦੇ ਸਹਾਇਕ ਹੈ, ਇਹਦੀ ਸਹਾਇਤਾ ਮਦਦ ਕਰਦੇ ਕਾਮ ਕ੍ਰੋਧ ਜੋਧੇ ਆਦਿਕ। ਇਹ ਜੋਧਾ ਦੁਰਜੈ ਸਭ ਮਾਹੀ, ਜਿਹੜਾ ਮਨ ਹੈ ਤੇ ਮਨ ਦੇ ਨਾਲ ਦੇ ਸਾਥੀ ਹੈ ਸਾਰੇ ਕਹਿੰਦੇ ਜੋਧੇ, ਕਹਿੰਦੇ ਨਾ ਜਿੱਤੇ ਜਾਣ ਵਾਲੇ ਹੈ। ਮਹਾਬਲੀ ਜੀਤਾ ਹੈ ਕੋ ਤਾਹੀ, ਮਹਾਨ ਜਿਹੜਾ ਕੋਈ ਬਲੀ ਹੈ ਉਹ ਕੋਈ ਇਹ ਮਨ ਨੂੰ ਤੇ ਇਹਦੇ ਨਾਲ ਦੇ ਸਾਥੀ ਜੋਧਿਆਂ ਨੂੰ ਜਿੱਤਦਾ ਕਾਮ ਕ੍ਰੋਧ ਆਦਿਕਾਂ ਨੂੰ। ਜੇਕਰ ਬੂਝਿਓ ਚਹਿਤ ਉਪਾਓ, ਇਹ ਪਿਤਾ ਜੀ ਜੇਕਰ ਇਹਨਾਂ ਨੂੰ ਜਿੱਤਣ ਦਾ ਉਪਰਾਲਾ ਹੀਲਾ ਤੂੰ ਮੈਥੋਂ ਪੁੱਛਿਆ ਚਾਹੁੰਦਾ, ਸਤ ਸੰਗਤ ਮਹਿ ਕਰ ਚਿਤ ਚਾ, ਫਿਰ ਮੈਂ ਤੈਨੂੰ ਦੱਸਦਾ ਵੀ ਚਿਤ ਵਿੱਚ ਆ ਕਰਕੇ ਤੂੰ ਸਤਸੰਗਤ ਕਰਿਆ ਕਰ। ਪਾਰ ਬ੍ਰਹਮ ਕੋ ਸਿਮਰਨ ਕੀਜੈ, ਸਤਸੰਗ ਵਿੱਚ ਆ ਕੇ ਜੋ ਪਰਾਰੂ ਬ੍ਰਹਮ ਵਿਆਪਕ ਸਰੂਪ ਭਗਵਾਨ ਉਹਦਾ ਸਿਮਰਨ ਕਰਿਆ ਕਰ। ਹਉਮੈ ਕੋ ਉਰ ਤੇ ਤਜ ਦੀਜੈ, ਰਾਜ ਭਾਗ ਦੀ ਜਿਹੜੀ ਹਉਮੈ ਜੀ ਤੈਨੂੰ ਹੋਈ ਇਹਨੂੰ ਕਹਿੰਦੇ ਹਿਰਦੇ ਵਿੱਚੋਂ ਛੱਡ ਦੇ। ਨਾਮ ਵਿਖੈ ਨਿਜ ਬ੍ਰਿਤ ਟਿਕਾਵੋ, ਹੇ ਪਿਤਾ ਓ ਸਤਸੰਗਤ ਵਿੱਚ ਜਾ ਕੇ ਆਪਣੀ ਬਿਰਤੀ ਨਾਮ ਵਿੱਚ ਤੂੰ ਟਿਕਾ। ਅਪਰ ਸਰਬ ਸੰਕਲਪ ਹਟਾਵੋ, ਹੋਰ ਜਿਹੜੇ ਕੋਈ ਫੁਰਨੇ ਆ ਉਹ ਸਾਰੇ ਅੰਦਰੋਂ ਖਤਮ ਕਰ ਦੇ ਮਿਟਾ ਦੇ। ਇਸ ਪ੍ਰਕਾਰ ਮਨ ਜੀਤਿਓ ਜਾਏ, ਪਿਤਾ ਇਸ ਢੰਗ ਨਾਲ ਜਿਹੜਾ ਮਨ ਹੈ ਨਾ ਜਿੱਤਿਆ ਜਾਏਗਾ। ਸਰਬ ਦਿਗ ਵਿਜੈ ਤਬ ਤੂੰ ਪਾਏ, ਸਾਰੇ ਸੰਸਾਰ ਦੇ ਵਿੱਚ ਤੂੰ ਫਤਿਹ ਪਾ ਲਵੇਗਾ, ਸਭ ਪਾਸੇ ਫਤਿਹ ਪ੍ਰਾਪਤ ਕਰ ਲਏਗਾ। ਬਿਨ ਮਨ ਜੀਤੇ ਸੂਰ ਕਹਾਵੇ, ਪਿਤਾ ਜਿਹੜਾ ਬਿਨਾਂ ਮਨ ਜਿੱਤੇ ਤੋਂ ਆਪਣੇ ਆਪ ਨੂੰ ਸੂਰਬੀਰ ਕਹਾਉਂਦਾ ਹੈ। ਅਦਕ ਆਪ ਕੋ ਬਲੀ ਗਿਨਾਵੇ, ਮਨ ਜਿੱਤੇ ਤੋਂ ਬਗੈਰ ਆਪਣੇ ਆਪ ਨੂੰ ਬਹੁਤ ਵੱਡਾ ਬਲੀ ਗਿਣਦਾ ਵਿਚਾਰਦਾ ਹੈ। ਮਹਿਤ ਪੁਰਖ ਤੇ ਜਾਨਹਿ ਮੂਢਾ, ਪਿਤਾ ਜਿਹੜੇ ਵੱਡੇ ਮਹਾਂਪੁਰਖ ਆ ਉਸ ਪੁਰਸ਼ ਨੂੰ ਮੂਰਖ ਜਾਣਦੇ। ਲਖ ਨਾ ਸਕਾਏ ਭੇਦ ਜੋ ਗੂਢਾ, ਗੁੱਜਾ ਜਿਹੜਾ ਭੇਦ ਮਨ ਬੈਰੀ ਦਾ ਉਹ ਤਾਂ ਜਾਣ ਨਹੀਂ ਸਕਿਆ ਹੈ। ਸੁਣੀ ਸਰੋਣ ਮਹਿ ਜਬ ਅਸ ਬਾਨੀ, ਭਾਈ ਬਾਲਾ ਜੀ ਇਸ ਤਰ੍ਹਾਂ ਦੀ ਗੱਲਬਾਤ ਜਦੋਂ ਮੇਰੇ ਪਿਓ ਨੇ ਕੱਲਾਂ ਵਿੱਚ ਸੁਣੀ। ਹਰ ਨਾਖਸ਼ ਮਤ ਮੂਢ ਗੁਮਾਨੀ, ਹਰ ਨਾਖਸ਼ ਹੈ ਤੇ ਮੂਰਖ ਮਤ ਵਾਲਾ ਤੇ ਗੁਮਾਨੀ ਹੈ ਸੀ। ਔਰ ਮਹਿ ਪ੍ਰਗਟੀ ਰਿਸ ਹੈ ਬਹੂਤੀ, ਮੇਰੇ ਬਚਨੇ ਸੁਣ ਕੇ ਕਹਿੰਦੇ ਹਿਰਦੇ ਵਿੱਚ ਤਾਂ ਬਹੁਤ ਹੀ ਗੁੱਸਾ ਪੈਦਾ ਹੋ ਗਿਆ। ਅਗਨ ਬਰਤ ਜਨ ਪਾਏ ਅਹੂਤੀ, ਜਿਵੇਂ ਅੱਗ ਬਲਦੀ ਹੋਵੇ ਤੇ ਉਹਦੇ ਉੱਤੇ ਘਿਓ ਦੀ ਕੋਈ ਕੜਛੀ ਪਾ ਕੇ ਪਾ ਦੇ ਫਿਰ ਬਹੁਤ ਹੀ ਅੱਗ ਲੜਕੜਦੀ ਹੈ। ਕਹਿੰਦੇ ਇਸ ਤਰ੍ਹਾਂ ਮੇਰੇ ਬਚਨ ਸੁਣ ਕੇ ਤਾਂ ਕਹਿੰਦੇ ਹੋਰ ਅੱਗ ਬਲ ਵੀ ਹੋਰ ਗੁੱਸਾ ਜਾਗ ਪਿਆ। ਕੰਪਤ ਦੇਹ ਲਾਲ ਅਤ ਨੈਨਾ, ਆ ਕਹਿੰਦੇ ਕ੍ਰੋਧ ਦੇ ਵਿੱਚ ਦੇਹ ਕੰਬਣ ਲੱਗ ਪਈ, ਨੇਤਰ ਲਾਲੋ ਲਾਲ ਹੋ ਗਏ ਬਹੁਤ। ਕਾਟਤ ਅਰਦਨ ਚਿਤ ਮਹਿ ਚੈਨਾ, ਆ ਚਿਤ ਵਿੱਚ ਕੋਈ ਟਿਕਾ ਨਹੀਂ ਹੈ ਤੇ ਬੁੱਲਾਂ ਨੂੰ ਕੱਢ ਰਿਹਾ ਗੁੱਸੇ ਨਾਲ। ਨਖ ਸਿਖ ਦਾਰਨ ਭੇਖ ਬਨਾਵਾ, ਇਸ ਤਰ੍ਹਾਂ ਕਹਿੰਦੇ ਕ੍ਰੋਧ ਵਿੱਚ ਆ ਕੇ ਨੋਹਾਂ ਤੋਂ ਲੈ ਕੇ ਸਿਰ ਦੀ ਚੋਟੀ ਬੋਧੀ ਤੱਕ ਭਿਆਨ ਕਰੂ ਬਣਾ ਲਿਆ ਮੇਰੇ ਪਿਓ ਨੇ। ਨਾਸੈ ਨਿਕਸ ਧੂਮ ਨਭ ਛਾਵਾ, ਇੰਨਾ ਗੁੱਸਾ ਮੇਰੇ ਪਿਓ ਨੂੰ ਕਹਿੰਦੇ ਨੱਕ ਵਿੱਚੋਂ ਜਿਹੜਾ ਧੂਆਂ ਜਾਂ ਨਿਕਲ ਕੇ ਆਕਾਸ਼ ਵੀ ਛਾ ਗਿਆ ਫੈਲ ਗਿਆ। ਹੁਤੇ ਸਭਾ ਸਦ ਜੇਤੇ ਹਥਾਨਾ, ਜਿੰਨੇ ਕਹਿੰਦੇ ਮੇਰੇ ਪਿਓ ਦੇ ਸਭਾ ਵਿੱਚ ਮੁਖੀ ਮੁਖੀ ਲੋਕ ਸਾਰੇ ਬੈਠੇ ਸਨ। ਡਰ ਕਰ ਧਰ ਕੇ ਕਛ ਨਾ ਬਖਾਨਾ, ਕਹਿੰਦੇ ਮੇਰੇ ਪਿਓ ਦਾ ਡਰ ਜਾ ਧਾਰ ਕੇ ਕਿਸੇ ਨੇ ਕੁਝ ਨਹੀਂ ਆਖਿਆ। ਇਹ ਪ੍ਰਹਿਲਾਦ ਨੂੰ ਤਿਉਂ ਕਿਉਂ ਤੰਗ ਕਰਦਾ, ਇਹ ਤੈਨੂੰ ਬਿਲਕੁਲ ਯਥਾਰਥ ਵਚਨ ਬੋਲ ਰਿਹਾ, ਇੱਥੋਂ ਮਨ ਬੈਰੀ ਨੂੰ ਜਿੱਤ, ਫੇਰੀ ਅਸਲੀ ਤੂੰ ਜੰਗੀ ਯੋਧਾ ਹੈ। ਕਹਿੰਦੇ ਉਹਦੇ ਕ੍ਰੋਧ ਦੇ ਕਰਕੇ ਡਰ ਪੈ ਕਰਕੇ ਜਿੰਨੇ ਬੈਠੇ ਮੁਖੀ ਮੁਖੀ ਕਮਾਂਡਰ ਕਿਸੇ ਨੇ ਕੁਝ ਨਹੀਂ ਕਿਹਾ, ਉਸਨੂੰ ਸਾਰੇ ਸਗੋਂ ਕੰਬ ਗਏ ਹਨ, ਡਰ ਗਏ ਹਨ। ਇਸ ਤਰ੍ਹਾਂ ਭਾਈ ਬਾਲਾ ਜੀ ਨੂੰ ਇਹ ਪ੍ਰਹਿਲਾਦ ਭਗਤ ਨੇ ਆਪਣਾ ਜਿਹੜਾ ਜੀਵਨ ਆਪਣਾ ਪ੍ਰਸੰਗ ਸੁਣਾਇਆ। ਇੱਥੇ ਕਵੀ ਜੀ ਨੇ ਇਹ ਜਿਹੜਾ ਅਧਿਆਸ ਸੰਪੂਰਨ ਕਰ ਦਿੱਤਾ ਹੈ। ਅਗਲੇ ਅਧਿਆਅ ਵਿੱਚ ਜਿਵੇਂ ਬਾਕੀ ਰਹਿੰਦਾ ਪ੍ਰਸੰਗ ਉਹ ਪ੍ਰਹਿਲਾਦ ਨੇ ਸੁਣਾਇਆ ਸੀ, ਉਹ ਅਗਲੀ ਕਾਵਿ ਰਚਨਾ ਵਿੱਚ ਇਸੇ ਤਰ੍ਹਾਂ ਰਚਿਆ ਹੈ, ਉਹ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਸਰਵਣ ਕਰ ਲਵਾਂਗੇ ਜੀ। ਨਕਸਿਖ ਦਾਰੁਨ ਭੇਖ ਬਨਾਵਾ, ਨਾਸੈ ਨਿਕਸ ਧੂਮ ਨਭ ਛਾਵਾ, ਹੁਤੇ ਸਭਾ ਸਦ ਜੇ ਤੇਹ ਥਾਨਾ, ਡਰ ਕਰ ਧਰ ਕੇ ਕਛ ਨ ਬਖਾਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਚਿਤ ਹੈ ਪਾਰ ਬ੍ਰਹਮ ਅਪਨਾਸੀ ਅਗਨਾਸ, ਹੇ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣ, ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ, ਜਾਂ ਕੈ ਸਦਾ ਭਵੇਕ। ਹੇ ਅਪਰੰਪਰ ਹਰ ਹਰੇ, ਹੈ ਵੀ ਹੋਵਨ ਹਾਰ, ਹੇ ਸੰਤਾਂ ਕੈ ਸਦਾ ਸੰਗ, ਨਿਧਾਰਾਇਆ ਧਾਰ। ਹੇ ਠਾਕੁਰ ਹਾਂ ਦਾਸ ਰਹੋ, ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ, ਰੱਖੋ ਹੀ ਐ ਪਰੋਇ। ਆਏ ਪ੍ਰਭ ਸ਼ਰਨਾਂਗਤ ਦੀ ਕਿਰਪਾ ਨਿਧ ਦਿਹਾਲ, ਏਕ ਅੱਖਰ ਹਰ ਮਨ ਵਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਛੜੇ ਸੋ ਥਰੇ ਪਾਰ, ਜੋ ਸਰਦਾ ਕਰ ਸੇਵੰਦੇ, ਰੁਪਾਰ ਉਤਾਰਨ ਹਾਰ। ਜੋ ਸਰਦਾ ਕਰ ਸੇਵੰਦੇ, ਰੁਪਾਰ ਉਤਾਰਨ ਹਾਰ। ਤੂੰ ਠਾਕੁਰ ਤੂੰ